ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਅਨ ਦਿਨ ਸੋ ਕ੍ਰਿਤ ਕਰੀਏ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਖਿਲ ਵਿਖ ਨਾ ਸਹੇ ਹਰ ਚਰਣੀ ਚਿਤ ਲਾਏ ਉਸਤਤ ਕਰਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਨ ਸਭ ਭਏ ਪਵਿੱਤਰਾ ਸਤਿਗੁਰ ਕੀ ਸਚ ਸਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਨੱਸ ਗਏ ਬਿਘਨ ਖਤਮ ਹੋ ਗਏ ਬਿਘਨ ਬਿਨਸ ਗਏ ਬਿਘਨ ਬਿਨਸ ਸਭ ਦੁੱਖ ਨੱਸ ਦੁੱਖ ਜ਼ਿੰਦਗੀ ਵਿੱਚੋਂ ਨਿਕਲ ਗਏ ਕਦੋਂ ਤੋਂ ਜਦੋਂ ਤੋਂ ਸਤਿਗੁਰ ਨਾਮ ਦਿਰੜਾਇਆ ਜਦੋਂ ਤੋਂ ਸਤਿਗੁਰੂ ਨੇ ਸਾਨੂੰ ਨਾਮ ਨਾਲ ਜੋੜਿਆ ਪਰਮਾਤਮਾ ਨਾਲ ਜੋੜਿਆ ਸੱਚ ਨਾਲ ਜੋੜਿਆ ਖੋਏ ਪਾਪ ਭਏ ਸਭ ਪਾਵਨ ਵਕਾਰ ਨਿਕਲ ਗਏ ਪਾਪ ਨਿਕਲ ਗਏ ਪਵਿੱਤਰਤਾ ਹੋ ਗਈ ਜ਼ਿੰਦਗੀ ਸੋਹਣੀ ਬਣ ਗਈ ਮਨ ਪਵਿੱਤਰ ਹੋ ਗਿਆ ਜਨ ਨਾਨਕ ਸੁਖ ਘਰ ਆਇਆ ਹਿਰਦਾ ਜਿਹੜਾ ਬੜਾ ਸੁਖੀ ਹੈ ਘਰ ਕਿਹੜਾ ਜੀ ਅੰਦਰ ਵਾਲਾ ਘਰ ਬਾਹਰ ਵਾਲਾ ਘਰ ਨਹੀਂ ਜਿਹੜਾ ਬਾਹਰ ਵਾਲਾ ਘਰ ਹੈ ਉਹਦੇ ਵਿੱਚ ਤੇ ਕਦੇ ਬਿਜਲੀ ਦਾ ਬਿੱਲ ਭਰਨਾ ਪੈਣਾ ਹੈ ਕਦੇ ਪੁਰਾਣਾ ਹੋ ਜਾਣਾ ਕਦੇ ਰੰਗ ਰੋਗਨ ਕਰਾਉਣਾ ਪੈਣਾ ਹੈ ਕਦੇ ਕੋਈ ਨਲਾਇਕ ਨਿਕਲਣਾ ਕੋਈ ਲਾਇਕ ਨਿਕਲਣਾ ਬਾਹਰ ਵਾਲਾ ਘਰ ਤੇ ਇਦਾਂ ਹੀ ਰਹਿੰਦਾ ਹੈ ਬੰਦੇ ਦੇ ਅੰਦਰ ਦਾ ਅੰਦਰ ਵਾਲਾ ਜਿਹੜਾ ਘਰ ਹੈ ਅਸਲੀ ਜਿਹੜਾ ਸਾਡਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਦੋਂ ਤੋਂ ਕਹੋ ਨਾਨਕ ਗੁਰ ਜਦੋਂ ਤੋਂ ਗੁਰੂ ਨੇ ਗਿਆਨ ਦਿੱਤਾ ਮੰਤਰ ਦਿਰੜਾਇਆ ਜਦੋਂ ਤੋਂ ਗਿਆਨ ਦਿੱਤਾ ਦ੍ਰਿੜ ਕਰਾ ਦਿੱਤਾ ਪਕਾ ਦਿੱਤਾ ਚੰਗੀ ਤਰ੍ਹਾਂ ਅਕਲ ਅਕਲ ਸਮਝ ਆ ਗਈ ਖੋਏ ਪਾਪ ਭਏ ਸਭ ਪਾਪ ਜਨ ਨਾਨਕ ਸੁਖ ਘਰ ਆਇਆ ਜਦੋਂ ਤੋਂ ਸੱਚ ਨਾਲ ਜੁੜੇ ਜ਼ਿੰਦਗੀ ਸੋਹਣੀ ਬਣ ਗਈ ਆਓ ਸਾਰੇ ਆਪਾਂ ਵੀ ਨਾਮ ਨਾਲ ਜੁੜੀਏ ਨਾਮ ਮਤਲਬ ਸੱਚ ਨਾਮ ਮਤਲਬ ਪਰਮਾਤਮਾ ਨਾਮ ਮਤਲਬ ਵਾਹਿਗੁਰੂ ਰੱਬ। ਸਤਿਗੁਰੂ ਤੋਂ ਅਕਲ ਲੈ ਕੇ ਸੋਝੀ ਲੈ ਕੇ ਜੁੜੀਏ ਤੇ ਜਦੋਂ ਬੰਦਾ ਸਤਿਗੁਰੂ ਦੀ ਹੁਕਮ ਵਿੱਚ ਚੱਲਦਾ ਹੈ ਆਪਣੇ ਆਪ ਹੀ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ। ਇਸ ਟੌਪਿਕ ਤੇ ਖੁੱਲ ਕੇ ਗੱਲ ਕਰਦੇ ਹਾਂ ਬਾਅਦ ਵਿੱਚ, ਆਓ ਪਹਿਲਾਂ ਸਾਰੇ ਪੜ੍ਹੀਏ। ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਸਤਿਗੁਰ ਸੇਵੀਏ ਆਪਣਾ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਭਉਜਲ ਡੁੱਬਦਿਆਂ ਘਟ ਲਏ ਭਉਜਲ ਡੁੱਬਦਿਆਂ ਘਟ ਡੁੱਬਦਿਆਂ ਘਟ ਲਏ ਭਉਜਲ ਡੁੱਬਦਿਆਂ ਘਟ ਲਏ ਹਰ ਦਾਤ ਕਰੇ ਦਾਤਾਰ ਦਾਤ ਕਰੇ ਦਾਤਾਰ ਅਰਦਾਸ ਕਰੇ ਦਾਤਾਰ ਦਾਤ ਕਰੇ ਦਾਤਾਰ ਅਰਦਾਸ ਕਰੇ ਦਾਤਾਰ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਪੜੋ ਪੜੋ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਬੋਲੋ ਪਿਆਰਿਆ ਸਤਿਗੁਰ ਸੇਵੀਏ ਆਪਣਾ ਪੜੋ ਪੜੋ ਪੜੋ ਪਾਈਏ ਨਾਮ ਅਪਾਰ मंद शेषा है धन धन शेषा है तन तन शेषा है धन धन शेषा है ये नाम कर व्यापार नाम कर व्यापार ये नाम कर व्यापार नाम कर व्यापार वणजारे सिख आवते प्यारे सिख आवते वणजारे सिख आवते वणजारे सिख आवते शब्द लंघावन हार शब्द लंघावन हार शब्द लंघावन हार शब्द लंघावन हार जन नानक जिन कौ कृपा पई जन नानक जिन कृपा पई जन नानक जिन कौ कृपा पई जन नानक जिन कौ कृपा पई निन सेव असिर जनहार निन सेव असिर जनहार निन सेव असिर जनहार सेव असिर जनहार सतगुर सेवी है अपूर्णा पाइए नाम अपार सतगुर सेवी है अपूर्णा पाइए नाम अपार सतगुर सेवी अपना पाइए नाम अपार सतगुर सेवी अपना पाइए नाम अपार सतगुर सेवी अपना पढ़ो भाई फिर फिर जी सतगुर सेवी अपना पाइए नाम क्या सवना क्या जागना गुरमुख ते परवान आओ सारे रल के पढ़िए वाहेगुरु वाहेगुरु वाहेगुरु वाहेगुरु वाहेगुरु क्या ਸਭਨਾਮ ਕਿਆ ਜਗਣਾ ਗੁਰਮੁਖ ਜਿੰਨਾ ਸਾਸ ਗੇਰਾ ਸੁਨਾ ਮਿਸੂਰ ਸੇ ਪੂਰੇ ਪੁਰਖ ਪਰਦਾ ਕਰਮੀ ਸਤਿਗੁਰ ਪਾਈਏ ਆਨੰਦਨ ਲਗੇ ਧਿਆਨ ਇਨਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਂ ਸੌਂਦੇ ਉੱਠਦੇ ਉੱਠਦੇ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਪੜੋ ਜੀ ਪੜੋ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਜਲ ਡੁੱਬਦਿਆਂ ਘਟ ਲਏ ਪਾਉ ਜਲ ਡੁੱਬਦਿਆਂ ਘਟ ਲਏ ਪਾਉ ਜਲ ਡੁੱਬਦਿਆਂ ਘਟ ਲਏ ਪਾਉ ਜਲ ਡੁੱਬਦਿਆਂ ਘਟ ਲਏ ਅਰਦਾਸ ਕਰੇ ਦਾਤਾਰ ਹਰ ਦਾਤ ਕਰੇ ਦਾਤਾਰ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਜੀ ਪਾਈਐ ਨਾਮ ਅਪਾਰ ਪਾਈਐ ਨਾਮ ਅਪਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਗੁਰਮੰਤਰ ਕਹੋ ਨਾਨਕ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਜੀ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਘਰ ਸੁਖ ਵਸਿਆ ਬਾਹਰ ਸੁਖ ਘਰ ਸੁਖ ਵਸਿਆ ਬਾਹਰ ਸੁਖ ਘਰ ਸੁਖ ਵਸਿਆ ਬਾਹਰ ਸੁਖ ਘਰ ਸੁਖ ਵਸਿਆ ਬੋਲੋ ਪਿਆਰਿਓ ਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਰਾਹ ਵਿੱਚ ਬੈਠੋ ਪੰਜ ਸੱਤ ਸੇਵਾਦਾਰ ਜਿਹੜੇ ਉਹ ਅੱਧ ਚ ਸਿੰਘ ਖੜੇ ਆ ਉਹਨਾਂ ਦੇ ਕੋਲ ਬਹਿ ਜਾਣ ਜਾ ਕੇ ਜਿਹੜੇ ਵੀ ਕੋ ਹੁਣ ਸੰਗਤ ਲੇਟ ਆਵੇ ਉਹ ਪਿੱਛੇ ਬਹਿ ਜਾਣ ਉੱਥੋਂ ਹੀ ਮੱਥਾ ਟੇਕ ਲੈਣ ਰਾਹ ਵਿੱਚ ਹੀ ਬੈਠ ਜਾਣ ਜਦੋਂ ਸਮਾਪਤੀ ਹੋਏਗੀ ਫਿਰ ਆਪਣੀ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲੈਣ ਬੀਬੀਆਂ ਨੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ ਕਿਸੇ ਪਾਸੋਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਸੋ ਜਿਹੜਾ ਆਪਾਂ ਇਹ ਬਚਨ ਪੜ੍ਹਿਆ ਹੈ ਨਾ ਵਿਘਨ ਬਿਨਸ ਗਏ ਖਤਮ ਹੋ ਗਏ ਵਿਘਨ ਨਿਕਲ ਗਏ ਜ਼ਿੰਦਗੀ ਚੋਂ ਬਿਗਨ ਬਿਨਸ ਗਏ ਦੁੱਖ ਨਸ ਗਏ ਬਿਗਨ ਬਿਨਾਸਨ ਸਭ ਦੁੱਖ ਨਸ ਗਏ ਕਦੋਂ ਤੋਂ ਜਦੋਂ ਤੋਂ ਸਤਗੁਰ ਨਾਮ ਦਿਰੜਾਇਆ ਦਿਰੜਾਉਣਾ ਹੁੰਦਾ ਵੀ ਪਕਾ ਦੇਣੀ ਗੱਲ ਇੱਕ ਤੇ ਹੁੰਦੀ ਹੈ ਨਾ ਬਈ ਸਿਰਫ ਦੱਸਣੀ ਇੱਕ ਹੁੰਦਾ ਚੰਡਿਆ ਹੋਇਆ ਬੰਦਾ ਹੁੰਦਾ ਵੀ ਇੱਕ ਗੱਲ ਚੰਗੀ ਤਰ੍ਹਾਂ ਦਿਮਾਗ ਚ ਘਾਉਣੀ ਇੱਕ ਤੇ ਨਾ ਮਾੜੀ ਜੀ ਬਸ ਦੱਸਤੀ ਇੱਕ ਹੋ ਗਿਆ ਵੀ ਬਾਤੀ ਦਿਮਾਗ ਚ ਮੇਰੇ ਕਹਿੰਦੇ ਜਦੋਂ ਤੋਂ ਸਤਿਗੁਰੂ ਨੇ ਨਾਮ ਦਿਰੜਾਇਆ ਹੈ ਨਾ ਉਦੋਂ ਤੋਂ ਬਿਘਨ ਜਿਹੜੇ ਹੈ ਬਿਨਸ ਗਏ ਹੈ ਦੁੱਖ ਜਿਹੜੇ ਹੈ ਨਸ ਗਏ ਹੈ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਿਰੜਾਇਆ ਜਦੋਂ ਤੋਂ ਮੇਰੇ ਗੁਰੂ ਨੇ ਮੈਨੂੰ ਸੱਚ ਸਮਝਾਇਆ ਨਾਮ ਦਾ ਕੀ ਅਰਥ ਹੁੰਦਾ ਹੈ ਸੱਚ ਨਾਮ ਦਾ ਅਰਥ ਹੁੰਦਾ ਹੈ ਪਰਮਾਤਮਾ ਦੀ ਹੋਂਦ ਪਰਮਾਤਮਾ ਹਰ ਜਗ੍ਹਾ ਹੀ ਹੈ ਉਹਦੀ ਹੋਂਦ ਦਾ ਅਹਿਸਾਸ ਹੋ ਗਿਆ ਸਮਝ ਲਓ ਬੰਦੇ ਨੂੰ ਨਾਮ ਮਿਲ ਗਿਆ ਕਿਵੇਂ ਭਲਾ ਵੇਖਿਓ ਸਮਝਿਓ ਪਿਆਰਿਓ ਜਿਵੇਂ ਹੁਣ ਘਰ ਵਾਲੀ ਹੈ ਤੇ ਬੰਦੇ ਨੂੰ ਜੇ ਉਹਦੀ ਹੋਂਦ ਦਾ ਅਹਿਸਾਸ ਹੋਏਗਾ ਫਿਰ ਬਗਾਨੀ ਔਰਤ ਕੋਲ ਜਾਊ ਬੋਲੋ ਬਈ ਨਹੀਂ ਮਨ ਨੂੰ ਉਹਦੀ ਹੋਂਦ ਦਾ ਅਹਿਸਾਸ ਹੈ ਚਾਹੇ ਉਹ ਕੋਲ ਹੈ ਨਹੀਂ ਬੀਬੀ ਨੂੰ ਆਪਣੇ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਹੈ ਵੀ ਹੈਗਾ ਹੈ ਮਨ ਨੂੰ ਪਤਾ ਹੈ ਕਿਵੇਂ ਕਿਸੇ ਬਗਾਨੇ ਕੋਲ ਚਲੇ ਜਾਓ ਆਪਣੇ ਮਨ ਨੂੰ ਹੋਂਦ ਦਾ ਅਹਿਸਾਸ ਹੈ ਵੀ ਘਰ ਵਾਲਾ ਹੈਗਾ ਜਿਵੇਂ ਕਈ ਲਾਇਕ ਬੱਚੇ ਆ ਜਿਹੜੇ ਉਹਨਾਂ ਨੂੰ ਆਪਣੇ ਮਾਂ ਪਿਓ ਦੀ ਹੋਂਦ ਦਾ ਹਰ ਜਗ੍ਹਾ ਅਹਿਸਾਸ ਹੈ ਵੀ ਮੇਰੇ ਮਾਂ ਪਿਓ ਇਕੱਲੇ ਘਰੇ ਹੀ ਨਹੀਂ ਮੈਨੂੰ ਵੇਖਦੇ ਜੇ ਕਾਲਜ ਵਿੱਚ ਵੀ ਜਾਵਾਂਗੇ ਉੱਥੇ ਵੀ ਐਂ ਲੱਗਦਾ ਵੀ ਮੇਰੇ ਮਾਂ ਪਿਓ ਦਿਮਾਗ 'ਚ ਨਹੀਂ ਬੈਠੇ ਹੋਏ ਵੀ ਮੇਰੇ ਮਾਂ ਪਿਓ ਦੀ ਪੱਗ ਨੂੰ ਦਾਗ ਲੱਗ ਜੂ ਗਲਤੀ ਨਹੀਂ ਕਰਨੀ ਕੋਈ ਇਹਨੂੰ ਆਪਾਂ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਵੀ ਮਾਂ ਪਿਓ ਦੀ ਹੋਂਦ ਦਾ ਬੱਚੇ ਨੂੰ ਪਤਾ ਹੈ ਅਹਿਸਾਸ ਹੈ ਬਸ ਹੁਣ ਅਗਲੇ ਨੂੰ ਕਹੋ ਵੀ ਵਿਖਾ ਵੀ ਤੂੰ ਕਿ ਤੈਨੂੰ ਹੁਣ ਕੱਢ ਕੇ ਕੀ ਦੱਸੇ ਕੀ ਕੀ ਚੀਜ਼ ਕਿਵੇਂ ਕੱਢੇ ਮੈਨੂੰ ਪਤਾ ਹੈ ਬਸ ਮੈਂ ਹੁਣ ਕੀ ਦੱਸਾਂ ਵੀ ਮੇਰੀ ਘਰ ਵਾਲੀ ਹੈਗੀ ਹੈ ਬਸ ਮੈਂ ਜੇ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਇਹ ਹੈ ਵੀ ਮੈਨੂੰ ਮੇਰੀ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਸੀ ਤਾਂ ਹੀ ਨਹੀਂ ਕੀਤੀ ਘਰ ਵਾਲੀ ਨੇ ਗਲਤੀ ਨਹੀਂ ਕੀਤੀ ਤਾਂ ਹੀ ਇੱਥੋਂ ਪਤਾ ਲੱਗਦਾ ਵੀ ਇਹਨੂੰ ਆਪਣੇ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਸੀ ਇਹੀ ਹੋਇਆ ਨਾ ਫਿਰ ਹੁਣ ਰੱਬ ਦਾ ਨਾਮ ਮਿਲਣ ਦਾ ਮਤਲਬ ਕੀ ਹੈ ਵੀ ਘਰ ਵਾਲੀ ਨੂੰ ਘਰ ਵਾਲੇ ਦਾ ਨਾਮ ਮਿਲਿਆ ਹੋਇਆ ਹੋਂਦ ਦਾ ਅਹਿਸਾਸ ਹੈ ਬੰਦੇ ਨੂੰ ਘਰ ਵਾਲੀ ਦਾ ਨਾਮ ਹੋਂਦ ਦਾ ਅਹਿਸਾਸ ਹੈ ਵੀ ਗਲਤੀ ਨਹੀਂ ਕਰਦਾ ਇਸੇ ਤਰ੍ਹਾਂ ਅਸੀਂ ਰੱਬ ਦੀ ਹੋਂਦ ਦਾ ਅਹਿਸਾਸ ਕਰਨਾ ਹਰ ਜਗ੍ਹਾ ਹਰ ਥਾਂ ਬਸ ਜਿੰਨੇ ਮਨ ਲੋ ਮਨ ਕਰਕੇ ਮੰਨ ਲਿਆ ਵੀ ਰੱਬ ਹੈ ਤੇ ਸਾਨੂੰ ਵੇਖਦਾ ਹੈ ਬਸ ਬੰਦਾ ਹਰ ਜਗ੍ਹਾ ਹੀ ਗਲਤੀ ਕਿਤੇ ਕਰੂਗਾ ਹੀ ਨਹੀਂ ਉਸ ਨੂੰ ਸਮਝ ਲਓ ਨਾਮ ਦੀ ਦਾਤ ਪ੍ਰਾਪਤ ਹੋਊਗੀ ਹਰ ਥਾਂ ਤੇ ਰੱਬ ਨੂੰ ਫੀਲ ਕਰੇ ਵੀ ਹੈ ਹੁਣ ਕਿਵੇਂ ਪਤਾ ਲੱਗੂ ਵੀ ਬੰਦਾ ਵੀ ਬਹੁਤ ਯਾਰ ਰੱਬ ਨਾਲ ਪਿਆਰ ਕਰਦਾ ਹੈ ਇਹਦਾ ਪਤਾ ਕਿਵੇਂ ਲੱਗੇ ਹੁਣ ਵੇਖਿਓ ਪਿਆਰੇ ਇੱਧਰ ਸੁਣਿਓ ਜੇ ਬੰਦਾ ਸਾਰਾ ਦਿਨ ਇਹ ਗੱਲਾਂ ਜੀਆਂ ਕਰੀ ਜਾਵੇ ਘਰ ਵਾਲੀ ਦੀਆਂ ਵੀ ਮੇਰੀ ਘਰ ਵਾਲੀ ਬਹੁਤ ਚੰਗੀ ਹੈ ਮੇਰੇ ਘਰ ਵਾਲੀ ਬਹੁਤ ਸਿਆਣੀ ਹੈ ਮੇਰੇ ਘਰ ਵਾਲੀ ਰੋਟੀ ਪਾਣੀ ਬਹੁਤ ਵਧੀਆ ਬਣਾਉਂਦੀ ਹੈ ਤੇ ਮੰਨ ਲਾਂਗੇ ਆਪਾਂ ਵੀ ਘਰ ਵਾਲੀ ਨਾਲ ਬਹੁਤ ਪਿਆਰ ਕਰਦਾ ਪਤਾ ਕਿਵੇਂ ਲੱਗੂ ਵੀ ਜ਼ਿੰਦਗੀ 'ਚ ਹੋਰ ਕੋਲ ਤਾਂ ਨਹੀਂ ਜਾਂਦਾ ਆਖੋ ਸਤਨਾਮ ਸਿੱਧੀ ਗੱਲ ਹੈ ਨਾ ਇੱਥੋਂ ਪਤਾ ਲੱਗੂ ਵੀ ਪਿਆਰ ਕਰਦਾ ਕਿ ਨਹੀਂ ਕਰਦਾ ਇਹ ਕਹਿਣ ਨਾਲ ਕੀ ਪਤਾ ਲੱਗ ਜੂ ਵੀ ਬੰਦਾ ਘਰ ਵਾਲੀ ਦੀਆਂ ਗੱਲਾਂ ਕਰਦਾ ਸਾਰਾ ਦਿਨ ਗੱਲਾਂ ਤੇ ਕਰਦਾ ਸਗੋਂ ਜਿਹੜਾ ਬੰਦਾ ਬਾਹਰ ਧੱਕੇ ਖਾਣ ਵਾਲਾ ਹੁੰਦਾ ਉਹ ਸਗੋਂ ਜ਼ਿਆਦਾ ਸਿਫਤਾਂ ਕਰਦਾ ਜਾਣ ਕੇ ਵੀ ਸ਼ੱਕ ਨਾ ਕਰ ਲਏ ਗੱਲਾਂ ਉਹ ਸਗੋਂ ਖਤਰਨਾਕ ਹੈ ਸ਼ੱਕ ਨਾ ਕਰ ਲਏ ਤਾਂ ਗੱਲਾਂ ਵਾਲੀਆਂ ਕਰਦਾ ਹੁੰਦਾ ਕਈ ਬੰਦੇ ਇਦਾਂ ਦੇ ਵੀ ਹੁੰਦੇ ਇਸ ਗੱਲ ਨੂੰ ਧਿਆਨ ਨਾਲ ਸਮਝਿਓ ਭਾਈ ਇਹ ਨੁਕਤਾ ਸਿੱਧਾ ਜਿਹਾ ਇਹ ਜਿਹੜੀਆਂ ਐਗਜ਼ੈਂਪਲਾਂ ਆਪਾਂ ਇਦਾਂ ਦੀਆਂ ਦਿੰਦੇ ਵੀ ਗੱਲ ਪਕੜ ਚ ਆ ਜੇ ਹੋਰ ਮੈਂ ਹੁਣ ਫਿਲਾਸਫੀ ਕਿੱਥੋਂ ਲਿਆਈਏ ਡੂੰਗੀ ਸਿੱਧੀ ਜੀ ਗੱਲ ਸਮਝ ਆ ਜਾਂਦੀ ਹੈ ਦਿਮਾਗ 'ਚ ਵੜਨ ਦੀ ਗੱਲ ਹੈ ਵੀ ਗੱਲ ਦਿਮਾਗ 'ਚ ਬੈਠੇ ਵੀ ਗੱਲ ਕਹਿਣੀ ਕੀ ਚਾਹੁੰਦਾ ਮੈਂ ਵੇਖਿਓ ਹੁਣ ਇੱਕ ਬੰਦਾ ਮੇਰੇ ਵਰਗਾ ਸਟੇਜ ਤੇ ਆਪਾਂ ਸਾਰੇ ਹੁਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਥੋਂ ਪਤਾ ਲੱਗ ਜੂ ਵੀ ਰੱਬ ਦੀ ਹੋਂਦ ਦਾ ਇਹਨੂੰ ਅਹਿਸਾਸ ਹੈ ਜਿਵੇਂ ਗੱਲਾਂ ਘਰ ਵਾਲੀ ਦੀਆਂ ਗੱਲਾਂ ਹੀ ਕਰੀ ਜਾਂਦਾ ਵੀ ਘਰ ਵਾਲੀ ਬਹੁਤ ਚੰਗੀ ਹੈ ਵੀ ਬਹੁਤ ਵਧੀਆ ਇੱਥੋਂ ਕੀ ਪਤਾ ਇੱਥੋਂ ਨਹੀਂ ਪਤਾ ਲੱਗਦਾ ਇੱਥੋਂ ਪਤਾ ਲੱਗਦਾ ਵੀ ਗਲਤੀ ਤੇ ਨਹੀਂ ਕਰਦਾ ਕੋਈ ਭਲਾ ਇੱਥੋਂ ਪਤਾ ਲੱਗੂ ਵੀ ਪਿਆਰ ਵੀ ਸੀ ਇਹਦਾ ਕਿ ਇਹ ਜੱਤ ਸੱਤ ਚ ਕਾਇਮ ਸੀ ਆਪਦੇ ਚ ਬੰਦਾ ਜੱਤ ਚ ਕਾਇਮ ਹੈ ਔਰਤ ਸੱਤ ਚ ਕਾਇਮ ਹੈ ਇੱਥੋਂ ਪਤਾ ਲੱਗੂ ਵੀ ਇਹਨਾਂ ਦਾ ਇੱਕ ਦੂਜੇ ਨਾਲ ਬੋਲੋ ਪਿਆਰ ਸੀ ਉਦਾਂ ਇੱਕ ਦੂਜੇ ਦੀਆਂ ਗੱਲਾਂ ਕਰੀ ਜਾਂਦੇ ਲੋਕਾਂ ਸਾਹਮਣੇ ਪਰ ਉਦਾਂ ਨਹੀਂ ਇਸੇ ਤਰ੍ਹਾਂ ਸਾਡੇ ਵਰਗਿਆਂ ਦਾ ਪਤਾ ਚਾਹੇ ਤੁਸੀਂ ਹੋ ਚਾਹੇ ਅਸੀਂ ਹਾਂ ਸਾਰੇ ਆਪਾਂ ਆਪਣਾ ਨਾਮ ਜੱਪੇ ਦਾ ਪਤਾ ਉਦੋਂ ਲੱਗਣਾ ਹੈ ਵੀ ਮਨ ਕਰਕੇ ਕੋਈ ਰੱਬ ਨੂੰ ਮੰਨਦੇ ਆ ਵੀ ਗਲਤੀਆਂ ਤੇ ਨਹੀਂ ਕਰਦੇ ਚੋਰੀ ਬੇਈਮਾਨੀ ਠੱਗੀ ਹੇਰਾ ਫੇਰੀ ਇਹਨਾਂ ਤੋਂ ਬਚੇ ਹੋਏ ਆ ਇਥੋਂ ਪਤਾ ਲੱਗਣਾ ਵੀ ਨਾਮ ਦੀ ਦਾਤ ਮਿਲੀ ਹੈ ਕੱਲਾ ਗੱਲਾਂ ਬਾਤਾਂ ਵਾਹਿਗੁਰੂ ਕਰਕੇ ਨਹੀਂ ਸਰ ਜਾਣਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਦਾਂ ਨਹੀਂ ਸਰ ਇੱਥੋਂ ਨਹੀਂ ਪਤਾ ਲੱਗਦਾ ਬੰਦਾ ਨਾਮ ਨਾਲ ਜੁੜਿਆ ਵੀ ਜੇ ਬੰਦਾ ਕਵੇ ਵੀ ਇਹ ਤੇ ਬੰਦਾ ਘੰਟਾ ਲਾ ਦਿੰਦਾ ਵਾਹਿਗੁਰੂ ਕਰਦਾ ਇਹ ਤੇ 2 ਘੰਟੇ ਕਰਦਾ ਤੇ 10 ਘੰਟੇ ਕਰਦਾ ਇਹ ਨਹੀਂ ਪਤਾ ਲੱਗਣਾ ਪਤਾ ਇਹ ਲੱਗਣਾ ਵੀ ਮਨ ਕਰਕੇ ਸਦਾ ਮੰਨਦਾ ਰੱਬ ਹੈ ਉਹਦਾ ਕੈਮਰਾ ਮੇਰੇ ਤੇ ਫਿੱਟ ਹੈ ਪਤਾ ਇਸ ਗੱਲ ਦਾ ਵੀ ਰੱਬ ਦਾ ਕੈਮਰਾ ਮਾਲਕ ਦਾ ਕੈਮਰਾ ਸਦਾ ਹੀ ਫਿੱਟ ਹੈ ਕੈਮਰਾ ਵੇਖਦਾ ਹੈ ਐ ਐ ਐ ਦਿਮਾਗ ਚ ਰਵੇ ਸਾਡੇ ਵੀ ਸਾਨੂੰ ਨਹੀਂ ਦਿਸਦਾ ਪਰ ਉਹ ਸਾਨੂੰ ਵੇਖਦਾ ਇਹ ਹਰ ਵੇਲੇ ਫੀਲ ਕਰੇ ਮਨ ਜਿਹਦਾ ਮਨ ਇਦਾਂ ਫੀਲ ਕਰਦਾ ਹੈ ਉਹਨੂੰ ਨਾਮ ਮਿਲਿਆ ਹੋਇਆ ਬਸ ਇਦਾਂ ਜਿਹਦਾ ਮਨ ਨਹੀਂ ਮੰਨਦਾ ਉਹਨੂੰ ਕੋਈ ਨਾਮ ਨਹੀਂ ਮਿਲਿਆ ਚਾਹੇ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ ਆ ਗੱਲ ਸਮਝ ਆਈ ਨਾ ਹੁਣ ਜਦੋਂ ਮੈਂ ਕਹਿ ਦਿੰਦਾ ਵੀ ਇਕੱਲਾ ਵਾਹਿਗੁਰੂ ਕਰਨ ਦਾ ਕੀ ਫਾਇਦਾ ਜੇ ਮਨ ਤੇ ਮੰਨਦਾ ਹੀ ਨਹੀਂ ਫਿਰ ਕਹਿਣਗੇ ਹਾਏ ਨਾਮ ਦਾ ਵਿਰੋਧੀ ਹੈ ਜੀ ਨਾਮ ਜਪਣ ਤੋਂ ਰੋਕਦਾ ਲੈ ਕਰ ਗੱਲ ਮੈਂ ਕਹਿੰਦਾ ਜੀਵ ਵਾਲਾ ਛੱਡੋ ਮਨ ਕਰਕੇ ਮੰਨੋ ਪਹਿਲਾਂ ਫਿਰ ਤੇਰਾ ਜੀਵ ਤੋਂ ਬੋਲਿਆ ਵੀ ਚੰਗਾ ਸਿੱਧੀ ਜੀ ਗੱਲ ਹੈ ਪਿਆਰਿਓ ਵੀ ਬੰਦਾ ਘਰ ਵਾਲੀ ਨਾਲ ਵਫਾਦਾਰੀ ਨਿਭਾਵੇ ਤੇ ਜੀਵ ਤੋਂ ਸਿਫਤਾਂ ਕਰੇ ਤਾਂ ਹੀ ਚੰਗੀਆਂ ਲੱਗਦੀਆਂ ਮਨ ਕਰਕੇ ਵੀ ਘਰ ਵਾਲੀ ਨਾਲ ਪ੍ਰੇਮ ਕਰੇ ਤੇ ਜੀਵ ਤੋਂ ਵੀ ਕਵੇ ਮੈਂ ਪਿਆਰ ਕਰਦਾ ਫਿਰ ਤੇ ਗੱਲ ਠੀਕ ਹੈ ਉਦਾਂ ਬਾਹਰ ਧੱਕੇ ਖਾਵੇ ਉਦਾਂ ਸਿਫਤਾਂ ਕਰਨ ਦਾ ਵੀ ਫਿਰ ਕੀ ਫਾਇਦਾ ਤੂੰ ਪਹਿਲਾਂ ਮਨ ਕਰਕੇ ਮੰਨ ਉਹਨੂੰ ਫਿਰ ਜੀਵ ਤੋਂ ਕਿਹਾ ਕਰ ਵਾਹਿਗੁਰੂ ਫਿਰ ਤੇ ਬਹੁਤ ਵਧੀਆ ਲੱਗੇਗਾ ਮਨ ਕਰਕੇ ਮੰਨੇ ਨਾ ਉਦਾਂ ਕਹੀ ਜਾ ਵਾਹਿਗੁਰੂ ਫਿਰ ਤੇ ਪਖੰਡੀ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਹੀ ਗੱਲ ਹੈ ਨਾ ਪਖੰਡੀ ਬੰਨਣਾ ਕਿ ਅਸਲੀ ਭਗਤ ਬੰਨਣਾ ਹੈ ਅਸਲੀ ਬਸ ਨਕਲੀ ਭਗਤੀ ਥੋੜਾ ਅਸਲੀ ਕਰੀ ਕੋਈ ਮਾੜੀ ਥੋੜਾ ਭਗਤੀ ਭਗਤੀ ਚੰਗੀ ਹੈ ਜੇ ਮਨ ਵੀ ਮੰਨੇ ਬਸ ਆਹ ਗੱਲ ਹੈ ਨਾਮ ਜਪਣਾ ਚੰਗਾ ਹੈ ਪਰ ਜੇ ਮਨ ਵੀ ਤੇ ਉਹਦੀ ਹੋਂਦ ਨੂੰ ਮੰਨੇ ਮਨ ਮੰਨਦਾ ਨਹੀਂ ਜੀਵ ਤੋਂ ਕਹੀ ਚੱਲੋ ਵਾਹਿਗੁਰੂ ਘਰ ਵਾਲੀ ਦੀਆਂ ਸਿਫਤਾਂ ਦਿਨ ਰਾਤ ਕਰਦਾ ਉਹਦਾ ਬਾਹਰ ਧੱਕੇ ਖਾਣਾ ਫਿਰ ਤੇਰੀ ਘਰ ਵਾਲੀ ਦੀ ਗੱਲਾਂ ਨੂੰ ਕੀ ਕਰੀਏ ਤੇਰੀਆਂ ਘਰ ਵਾਲੀ ਦੀਆਂ ਗੱਲਾਂ ਬਹੁਤ ਕਰੇ ਬਹੁਤ ਚੰਗਾ ਹੈ ਜੀ ਬਹੁਤ ਵਧੀਆ ਉਦਾਂ ਗੱਲਾਂ ਵੀ ਤਾਂ ਹੀ ਵਧੀਆ ਲੱਗਦੀਆਂ ਜੇ ਮਨ ਕਰਕੇ ਕਰੀਏ ਬਸ ਸਿੱਧੀ ਜੀ ਗੱਲ ਦਿਲ ਹੋ ਮੁਹੱਬਤ ਜਿਨ ਪੜਦੇ ਹੀ ਆਪਾਂ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਮੁਹੱਬਤ ਜਿਨ ਸਹੀ ਸੱਚਿਆ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਨੇ ਸੱਚਿਆ ਰੱਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਵਿਸਰਿਆ ਜਿਨ ਨਾਮ ਹੇ ਭੋਏ ਮੁਹੱਬਤ ਜਿਨ ਸੇ ਸੱਜਿਆ ਜਿਨ ਮਨ ਹੋਰ ਮੁਖ ਹੋਰ ਤੇ ਕੱਟ ਸੱਜਿਆ ਮੁਹੱਬਤ ਜਿਨ ਸੇ ਸੱਜਿਆ ਜਿਨ ਮਨ ਹੋਰ ਮੁਖ ਹੋਰ ਤੇ ਕੱਟ ਸੱਜਿਆ ਬਸ ਗੱਲ ਇੰਨੀ ਹੈ ਵੀ ਦਿਲੋਂ ਹੋਵੇ ਜੀਵ ਨਾ ਕਰਦੀ ਬੋਲੇ ਫਿਰ ਤੇ ਕੱਚੇ ਬਣ ਜਾਂਗੇ ਆਪਾਂ ਪਖੰਡੀ ਬਣ ਜਾਂਗੇ ਅੰਦਰੋਂ ਗੱਲ ਬਣੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਤੇ ਭਾਰਿਆ ਮਨ ਕਰਕੇ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਨਹੀਂ ਫਿਰ ਕਿੰਨੀਆਂ ਗਲਤੀਆਂ ਕਰੂਗਾ ਜਿਹੜਾ ਬੰਦਾ ਰੱਬ ਨਾਲ ਵਫਾਦਾਰ ਹੈ ਫਿਰ ਇਹਦਾ ਮਤਲਬ ਸਾਰਿਆਂ ਨਾਲ ਹੀ ਵਫਾਦਾਰ ਹੈ ਘਰ ਵਾਲੀ ਨਾਲ ਤੇ ਧੋਖਾ ਕਰਦਾ ਕਿ ਤਾਂ ਘਰ ਵਾਲੀ ਕਿਹੜਾ ਵੇਖਦੀ ਇੱਥੇ ਪਰ ਫਿਰ ਬੰਦਾ ਵੇਖਦਾ ਵੀ ਰੱਬ ਤੇ ਵੇਖਦਾ ਹੀ ਹੈ ਜੇ ਨਾਮ ਦੀ ਦਾਤ ਮਿਲੀ ਹੋਈ ਬੰਦੇ ਨੂੰ ਪਰਮਾਤਮਾ ਨਾਲ ਜੁੜਿਆ ਹੋਇਆ ਤੇ ਉਹਨੇ ਕਹਿਣਾ ਵੀ ਰੱਬ ਤੇ ਵੇਖਦਾ ਹੀ ਹੈ ਕਿਤੇ ਵੀ ਕਦੇ ਵੀ ਕਿਸੇ ਵੀ ਥਾਂ ਉਹ ਗਲਤੀ ਨਹੀਂ ਕਰ ਸਕਦਾ ਜਿਹੜਾ ਮਨ ਕਰਕੇ ਰੱਬ ਦੀ ਹੋਂਦ ਨੂੰ ਮੰਨਦਾ ਸਿੱਧੀ ਜੀ ਗੱਲ ਹੈ ਬਸ ਇਹਨੂੰ ਕਹਿੰਦੇ ਆ ਨਾਮ ਦੀ ਦਾਤ ਮਿਲਣੀ ਐਵੇਂ ਉਲਝਣ ਦੀ ਗੱਲ ਨਹੀਂ ਹੈ ਵੀ ਇਹਦਾ ਨਾਮ ਚੱਲ ਪਿਆ ਇਹਦਾ ਨਾਮ ਅੰਦਰ ਅੰਦਰੋਂ ਕਿਤੇ ਅੰਦਰ ਕਿਤੇ ਚੱਲ ਪਿਆ ਇਹਦਾ ਗਲੇ 'ਚ ਚੱਲ ਪਿਆ ਫਿਰ ਅੰਦਰ ਚੱਲ ਪਿਆ ਫਿਰ ਇਹ ਤੇ ਸਿੱਧੀ ਸਿੱਧੀ ਗੱਲ ਹੈ ਜਿਵੇਂ ਘਰ ਵਾਲੀ ਦੀ ਹੋਂਦ ਮਨ ਮੰਨਦਾ ਇਹਦਾ ਰੱਬ ਦੀ ਹੋਂਦ ਮਨ ਮੰਨ ਦੀ ਗੱਲ ਹੈ ਸਾਰੀ ਸਰੀਰ 'ਚ ਨਹੀਂ ਚੱਲਣਾ ਇਹਨੇ ਫਿਜ਼ੀਕਲ ਨਾਮ ਨਹੀਂ ਹੁੰਦਾ ਫਿਜ਼ੀਕਲ ਜਿਹੜਾ ਨਾਮ ਹੈ ਵੀ ਇੱਥੇ ਚੱਲਦਾ ਹੈ ਸਰੀਰ 'ਚ ਚਰਨਾਹਟ ਛਿੜਦੀ ਹੈ ਲਾਈਟਾਂ ਦਿਸਦੀਆਂ ਆਹ ਹੁੰਦਾ ਇਹ ਸਾਰਾ ਕੁਝ ਜੋਗ ਮਤ ਹੈ ਇਹਨੂੰ ਗੁਰਮਤ ਨਹੀਂ ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਲਾਈਟਾਂ ਵੇਖਣੀਆਂ ਵਾਜੇ ਵੱਜਣੇ ਕੰਨਾਂ 'ਚ ਆਵਾਜ਼ ਆਵੇ ਸਮੈਲ ਆਵੇ ਇਦਾਂ ਦੀ ਮਹਿਕ ਆਵੇ ਇਹ ਸਾਰਾ ਜੋਗ ਮਤ ਹੈ ਇਹ ਗੁਰਮਤ ਨਹੀਂ ਗੁਰੂ ਦੀ ਮਤ ਹੈ ਮਨ ਦੀ ਮਨ ਦਾ ਵਿਸ਼ਾ ਹੈ ਧਰਮ ਜਿਹੜਾ ਨਾਮ ਗੁਰਮਤ ਵਾਲਾ ਹੈ ਉਹ ਮਨ ਦੇ ਤਲ ਤੇ ਸਮਝਣਾ ਜਿਹੜੇ ਜੋਗੀ ਨੇ ਉਹ ਫਿਰ ਐ ਬੈਠੇ ਰਹਿੰਦੇ ਨੇ ਕਈ ਕਈ ਸਾਲ ਲਾਈਟਾਂ ਦਿਸਣਗੀਆਂ ਵਾਜੇ ਸੁਣਨਗੇ ਐਦਾਂ ਹੋਊ ਉਹ ਫਿਰ ਬੈਠੇ ਰਹਿੰਦੇ ਨੇ ਆਪਾਂ ਉਹ ਆਪਾਂ ਮਨ ਮਨ ਕਰਕੇ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਹੁਣ ਹੁਣ ਸ਼ਬਦ ਜਿਹੜਾ ਆਪਾਂ ਸਮਝਦੇ ਹਾਂ ਦੇਖੋ ਬਈ ਸਮਝ ਆ ਗਈ ਜਦੋਂ ਤੋਂ ਦਿਮਾਗ 'ਚ ਬਹਿ ਗਈ ਰੱਬ ਦੀ ਹੋਂਦ ਨਾਮ ਮਤਲਬ ਰੱਬ ਦੀ ਹੋਂਦ ਜਦੋਂ ਤੋਂ ਦ੍ਰਿੜ ਹੋ ਗਈ ਸਮਝ ਆ ਗਈ ਉਦੋਂ ਤੋਂ ਫਿਰ ਵਿਗਨ ਵਿਨਾਸ਼ਨ ਵਿਗਨ ਜਿਹੜੇ ਸੀ ਬਿਨਸ ਗਏ ਤੇ ਦੁੱਖ ਜਿਹੜੇ ਸੀ ਨਸ ਗਏ ਵਿਗਨ ਵਿਨਾਸ਼ਨ ਸਭ ਦੁੱਖ ਨਸ ਜਦੋਂ ਤੋਂ ਸਤਗੁਰ ਨਾਮ ਦ੍ਰਿੜਾਇਆ ਜਦੋਂ ਤੋਂ ਗੁਰੂ ਨੇ ਮੇਰੇ ਗੱਲ ਦਿਮਾਗ ਵਿੱਚ ਬਿਠਾਤੀ ਚੰਗੀ ਦ੍ਰਿੜ ਕਰਾ ਹੁਣ ਇੱਕ ਵਾਰੀ ਜੇ ਸਾਡੇ ਦਿਮਾਗ 'ਚ ਇਹ ਗੱਲ ਆ ਗਈ ਕਿ ਰੱਬ ਹੈ ਫਿਰ ਸਾਡੇ ਵਰਗੇ ਅੱਜ ਕੱਲ੍ਹ ਆਪਾਂ ਕਮਲੇ ਇੱਦਾਂ ਕਹਿੰਦੇ ਹਾਂ ਮੇਰੇ ਵਰਗੇ ਤੇ ਇੱਦਾਂ ਹੀ ਕਹਿੰਦੇ ਆ ਹੁਣ ਤੇ ਫਿਰ ਭੁੱਲ ਗਿਆ ਜੀ 6 ਕੁ ਮਹੀਨਿਆਂ ਬਾਅਦ ਫਿਰ ਦੱਸ ਕੇ ਜਾਊ ਸਾਲ ਕੁ ਬਾਅਦ ਫਿਰ ਦੱਸ ਕੇ ਜਾਊ ਇਦਾਂ ਹੀ ਹੈ ਨਾ ਆ ਹੁਣ ਦੀਵਾਨ ਲੱਗਣ ਵਾਲੇ ਕੀ ਕਹਿੰਦੇ ਆ ਵੀ ਹਰੇਕ ਸਾਲ ਦੀਵਾਨ ਦਿਆ ਕਰੋ ਜੀ ਸਾਡੇ ਤੇ ਪੱਕਾ ਕਰ ਦਿਓ ਬਸ ਮੈਂ ਕਿਹਾ ਕਿਉਂ ਕਹਿੰਦੇ ਫਿਰ ਤਾਜ਼ਾ ਹੋ ਜਾਂਦਾ ਸਾਰਾ ਕੁਝ ਫਿਰ ਦੱਸ ਕੇ ਜਾਇਓ ਅਗਲੇ ਸਾਲ ਫਿਰ ਦੱਸ ਕੇ ਜਾਇਓ ਹੁਣ ਵੇਖਿਓ ਇੱਥੇ ਹੀ ਬੰਦਾ ਮਾਰ ਖਾਂਦਾ ਹੁਣ ਸਮਝਿਓ ਗੱਲ ਘਰ ਵਾਲੀ ਜਿੱਤੇ ਜਿੰਨੇ ਵਿਆਹ ਉਹ ਨੋਟ ਕਰਕੇ ਵੇਖੋ ਵੀ ਪੈਂਟ ਸ਼ਰਟ ਪਾ ਕੇ ਲਾ ਕੇ ਸਿਹਰਾ ਸ਼ੇਰਵਾਨੀ ਪਾ ਕੇ ਐਂ ਜਾ ਕੇ ਬਹਿ ਗਿਆ ਤੇ ਘਰ ਵਾਲੀ ਲਾ ਕੇ ਕਲੀਰੇ ਜਦੋਂ ਐਂ ਨਾਲ ਬਹਿ ਗਈ ਉਹਦੇ ਤੋਂ ਸਾਰਾ ਕੁਝ ਆਪ ਹੀ ਪਤਾ ਹੈ ਕਿ ਸਾਲ ਬਾਅਦ ਫਿਰ ਪੁੱਛਣਾ ਪੈਂਦਾ ਵੀ ਮੈਨੂੰ ਸਮਝਾ ਕੇ ਜਾਓ ਮੇਰੀ ਘਰ ਵਾਲੀ ਇੱਕ ਵਾਰੀ ਬਹਿ ਗਈ ਉਸ ਤੋਂ ਬਾਅਦ ਦੱਸਣਾ ਪਿਆ ਕਿ ਬਸ ਉਹ ਕੋਲ ਬੈਠੀ ਹੋਵੇ ਭਾਵੇਂ ਨਾ ਬੈਠੀ ਹੋਵੇ ਤੈਨੂੰ ਉਹਦੀ ਹੋਂਦ ਦਾ ਪਤਾ ਹੀ ਹੈ ਵੀ ਹੈਗੀ ਹੈ ਕਿਤੇ ਨਾ ਕਿਤੇ ਬੰਦਾ ਭਾਵੇਂ ਫੌਜ ਵਿੱਚ ਭਰਤੀ ਹੋਵੇ ਜਿੱਥੇ ਮਰਜ਼ੀ ਬਾਹਰ ਤੁਰਿਆ ਫਿਰੇ ਜਿੱਦੇ ਤੋਂ ਨਾਲ ਬੈਠੀ ਸੀ ਉਹ ਆਨੰਦ ਕਾਰਜਾਂ ਵੇਲੇ ਲੈ ਉਸ ਤੋਂ ਬਾਅਦ ਆਪੇ ਬਹਿ ਗਈ ਗੱਲ ਦਿਮਾਗ ਉਹਦੇ ਵੀ ਬਹਿ ਗਈ ਤੇਰੇ ਵੀ ਬਹਿ ਗਈ ਨਾ ਫਿਰ ਮੁੜ ਕੇ ਕਿਸੇ ਬੰਦੇ ਨੇ ਐ ਸਮਝਾਇਆ ਤੈਨੂੰ ਐ ਮਿਲਿਆ ਹੁਣ ਤੈਨੂੰ ਸਮਝਾਈਏ ਕੀ ਵੀ ਇਹ ਤੇਰੀ ਘਰ ਵਾਲੀ ਹੈ ਅੱਜ ਤੋਂ ਬਾਅਦ ਤੂੰ ਇਹਦੇ ਲਈ ਕੱਪੜੇ ਲੀੜੇ ਖਰੀਦਣੇ ਨੇ ਅੱਜ ਤੋਂ ਬਾਅਦ ਤੂੰ ਇਹਨੂੰ ਹੀ ਰੋਟੀ ਖਵਾਉਣ ਲੈ ਕੇ ਜਾਣਾ ਇਹਦੇ ਨਾਲ ਹੀ ਜਾਣਾ ਦੱਸਣ ਦੀ ਲੋੜ ਹੀ ਨਹੀਂ ਹਰੇਕ ਚੀਜ਼ ਦਾ ਆਪੇ ਹੀ ਪਤਾ ਹੈ ਜ਼ਿੰਮੇਵਾਰੀਆਂ ਦਾ ਵੀ ਪਤਾ ਹੈ ਇੱਕ ਵਾਰੀ ਬਸ ਪਤਾ ਬੰਦੇ ਨੂੰ ਉਸ ਤੋਂ ਬਾਅਦ ਉਹਦੇ ਤੇ ਕਲਾਸਾਂ ਨਹੀਂ ਲਾਉਣੀਆਂ ਪੈਂਦੀਆਂ ਘੋਟਾ ਨਹੀਂ ਲਾਉਣਾ ਪੈਂਦਾ ਵੀ ਕਿਸੇ ਕਾਲਜ 'ਚ ਸਿੱਖ ਗਿਆ ਹੋ ਕਿਵੇਂ ਪਤਾ ਲੱਗੂ ਪਤਾ ਦੱਸੋ ਸਾਨੂੰ ਜਾਣਕਾਰੀ ਦੀ ਲੋੜ ਹੀ ਨਹੀਂ ਭਾਵੇਂ ਬੰਦਾ ਪੜਿਆ ਹੋਵੇ ਤੇ ਭਾਵੇਂ ਬੰਦਾ ਬੋਲੋ ਪਿਆਰਿਓ ਭਾਵੇਂ ਬੰਦਾ ਅਨਪੜ ਹੋਵੇ ਇਹਨੂੰ ਕਹਿੰਦੇ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਪੜਿਆ ਅਨਪੜ ਦਾ ਕੀ ਅਰਥ ਹੈ ਕੀ ਪੜੇ ਲਿਖੇ ਮੰਨ ਲਓ ਘਰ ਵਾਲੀ ਨੇ ਵਿਆਹ ਬੰਦੇ ਨੇ ਕਰਾਉਣਾ ਉਹਦੇ ਲਈ ਪੜੇ ਜੇ ਅਨਪੜ ਦਾ ਕੀ ਅਰਥ ਹੈ ਹੋ ਸਕਦਾ ਪੜਿਆ ਲਿਖਿਆ ਘੱਟ ਪਿਆਰ ਕਰਦਾ ਹੋਵੇ ਅਨਪੜ ਜ਼ਿਆਦਾ ਕਰਦਾ ਹੋਵੇ ਆਪਣੀ ਘਰ ਵਾਲੀ ਇਹਦੇ ਨਾਲ ਕੀ ਅਰਥ ਹੈ ਪੜਿਆ ਕਿ ਅਨਪੜ ਇਹਦਾ ਕੋਈ ਮਤਲਬ ਹੀ ਨਹੀਂ ਇਸੇ ਤਰ੍ਹਾਂ ਰੱਬ ਨਾਲ ਜਿਹੜਾ ਪਿਆਰ ਪਾਉਣਾ ਹੈ ਨਾ ਉਹਦੇ ਲਈ ਇਹ ਨਹੀਂ ਵੀ ਪੜਿਆ ਹੋਵੇ ਅਨਪੜ ਹੋਵੇ ਜ਼ਿਆਦਾ ਦਿਮਾਗ 'ਚ ਬਹਿ ਜੂ ਇਹਦੇ ਐ ਨਹੀਂ ਉਹ ਤੇ ਬਸ ਜਿਹਦੇ ਬਹਿ ਗਈ ਬਹਿ ਗਈ ਵੀ ਰੱਬ ਹੈ ਯਾਰ ਵੇਖਦਾ ਤੇ ਸਾਡੇ ਨਾ ਪਿੰਡਾਂ ਦੇ ਵਿੱਚ ਇਦਾਂ ਦੇ ਤੁਹਾਨੂੰ ਲੋਕ ਮਿਲ ਜਾਣਗੇ ਜਿਸ ਬੰਦੇ ਨੇ ਕਦੇ ਕਿਸੇ ਬੰਦੇ ਨਾਲ ਬੇਈਮਾਨੀ ਨਹੀਂ ਕੀਤੀ ਭਾਵੇਂ ਸਾਰੇ ਵੈਰ ਪੈ ਗਿਆ ਉਹਦਾ ਪਰ ਝੂਠੀ ਗਵਾਹੀ ਨਹੀਂ ਦਿੱਤੀ ਮੈਂ ਕਹਿੰਦਾ ਇੰਚ ਵੱਟ ਨਹੀਂ ਵੱਡੀ ਕਦੇ ਪਈ ਨਹੀਂ ਵੱਡੀ ਕਦੇ ਇਦਾਂ ਦੇ ਬੰਦੇ ਵੀ ਪੁਰਾਣੇ ਵੇਲਿਆਂ ਵਿੱਚ ਹੁੰਦੇ ਸੀ ਹੁਣ ਵੀ ਚਲੋ ਹੋਣਗੇ ਵੀ ਜੇ ਰਾਤ ਵੇਲੇ ਸੰਗਲ ਖੁੱਲ ਗਿਆ ਨਾ ਤੇ ਮੱਝ ਕਿਸੇ ਦੇ ਖੇਤ ਵਿੱਚ ਮੱਠੇ ਖਾਇਆ ਹੀ ਤੇ ਸਵੇਰੇ ਬਾਲਟੀ ਭਰ ਕੇ ਅਗਲੇ ਦੇ ਘਰ ਲੈ ਗਿਆ ਕਹਿੰਦਾ ਆ ਦੁੱਧ ਲੈ ਲੈ ਕਹਿੰਦੇ ਕਿਉਂ ਕਹਿੰਦੇ ਪੱਠੇ ਸਾਰੀ ਰਾਤ ਤੇਰੇ ਖੇਤ 'ਚ ਖਾਧੇ ਨੇ ਇਸ ਦੁੱਧ ਤੇ ਵੀ ਸਾਡਾ ਹੱਕ ਨਹੀਂ ਤੇਰਾ ਹੱਕ ਹੈ ਰੱਬ ਵੇਖਦਾ ਭਾਈ ਭਾਈ ਪਰਮਾਤਮਾ ਸਾਡੇ ਨਾ ਪੁਰਾਣੇ ਲੋਕ ਆਮ ਭਾਈ ਕਰਤਾਰੋਂ ਡਰੀਏ ਭਾਈ ਰੱਬ ਉਹ ਵੇਖਦਾ ਆ ਇਦਾਂ ਉਹ ਨੀਲੀ ਛਤਰੀ ਵਾਲਾ ਵੇਖਦਾ ਇਦਾਂ ਦੀਆਂ ਗੱਲਾਂ ਕਰਦੇ ਉੱਪਰਲਾ ਬੈਠਾ ਹੈ ਤੇ ਅੰਦਰ ਹੈ ਪਰ ਕਈ ਇੰਨੇ ਸਾਦ ਮਰਾਦੇ ਬੰਦੇ ਸਾਰੀ ਜ਼ਿੰਦਗੀ ਇਸ ਗੱਲ ਨੂੰ ਸਮਝਦੇ ਐ ਇਹਨੂੰ ਕਹਿੰਦੇ ਐ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮਗਤ ਪਾਵਾ ਸਮਝ ਆ ਗਈ ਬੰਦੇ ਦੇ ਦਿਮਾਗ 'ਚ ਬਹਿ ਗਈ ਗੱਲ ਬਸ ਹੋਰ ਇਹਦੇ ਵਾਸਤੇ ਫਲਸਫੀਆਂ ਵੀ ਇਦਾਂ ਪਤਾ ਲੱਗੂ ਐ ਸਮਝ ਆਊ ਐ ਦਿਮਾਗ 'ਚ ਬੈਠੂ ਜ਼ਿਆਦਾ ਤੋਂ ਜ਼ਿਆਦਾ ਸਤਸੰਗ ਕਰਕੇ ਫਿਰ ਬਹਿ ਜੂ ਨਾ ਭਾਈ ਜੇ ਜ਼ਿਆਦਾ ਤੋਂ ਜ਼ਿਆਦਾ ਸਤਸੰਗ ਕਰਕੇ ਬਹਿ ਜੂ ਫਿਰ ਤੇ ਸਤਸੰਗ ਕਰਾਂ ਤੁਸੀਂ ਤੇ ਸੁਣਨਾ ਸਾਡੇ ਕਰਨ ਵਾਲਿਆਂ ਦੇ ਨਹੀਂ ਬਹਿੰਦੀ ਫਿਰਦੇ ਇਸ ਹਿਸਾਬ ਨਾਲ ਤੇ ਜਿੰਨੇ ਰਾਗੀ ਨੇ ਅੱਜ ਜਿੰਨੇ ਢਾਡੀ ਨੇ ਜਿੰਨੇ ਪ੍ਰਚਾਰਕ ਨੇ ਜਿੰਨੇ ਆ ਸਾਰੇ ਫਿਰਦੇ ਆ ਫਿਰ ਤੇ ਸਾਰੇ ਅੱਜ ਨੂੰ ਬ੍ਰਹਮ ਗਿਆਨੀ ਬਣੇ ਹੁੰਦੇ ਆ ਕੋ ਸਤਨਾਮ ਸੁਣਾਉਣ ਵਾਲੇ ਥੋੜੇ ਆ ਕਿਤੇ ਕਲਾਸਾਂ ਲਾ ਕੇ ਵੀ ਜਿਹੜੀ ਗੱਲ ਨਹੀਂ ਬਹਿਣੀ ਜਿਹਦਾ ਘਰ ਵਾਲੀ ਨਾਲ ਪਿਆਰ ਨਹੀਂ ਪਿਆ ਉਹਨੂੰ ਭਾਵੇਂ ਕਿਸੇ ਕਾਲਜ ਵਿੱਚ ਵੀ ਪੜ੍ਹਾ ਦਿਓ ਵੀ ਕਿਵੇਂ ਪੈਣਾ ਉਹਦੇ ਨਹੀਂ ਪੈਣਾ ਜਿਨ੍ਹਾਂ ਦੀ ਨਹੀਂ ਬਣਦੀ ਭਾਵੇਂ ਜਿੱਥੇ ਮਰਜ਼ੀ ਲੈ ਜਾਓ ਉਹਨਾਂ ਨੂੰ ਰੱਬ ਨਾਲ ਜਿਹਦੀ ਬਣਦੀ ਹੈ ਬਣ ਆ ਗਈ ਜਿਹਦੀ ਪਰਮਾਤਮਾ ਨਾਲ ਪਿਆਰ ਪੈ ਗਿਆ ਜਿਹਦਾ ਬਸ ਪੈ ਗਿਆ ਤਾਂ ਕਰਕੇ ਗੁਰਬਾਣੀ ਦਾ ਗਿਆਨ ਲੈਣ ਨਾਲ ਇੱਕ ਵਾਰੀ ਦਿਮਾਗ 'ਚ ਬਹਿ ਜੇ ਨਾ ਬਸ ਇੱਕ ਵਾਰੀ ਕਲਿਕ ਹੋ ਜੇ ਜਿਹੜਾ ਬੰਦਾ ਇੱਕ ਵਾਰ ਸਮਝ ਗਿਆ ਨਾ ਬਸ ਇਹ ਜਿਹਦੀ ਸੁਰਤ ਦਾ ਪਰਮਾਤਮਾ ਨਾਲ ਵਿਆਹ ਹੋ ਗਿਆ ਸੁਰਤ ਦਾ ਪਰਮਾਤਮਾ ਨਾਲ ਪਵਣ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਚੰਡਿਆ ਗਿਆ ਉਹ ਪ੍ਰਚੰਡ ਹੋ ਗਿਆ ਪਰਮਾਤਮਾ ਨਾਲ ਹਰ ਵੇਲੇ ਉਹਨੂੰ ਹਾਜ਼ਰ ਨਾਜ਼ਰ ਬੰਦਾ ਸਮਝਣ ਲੱਗ ਪਿਆ ਇਸ ਤਰ੍ਹਾਂ ਭਾਈ ਜਿਵੇਂ ਮਾਂ ਪਿਓ ਨੂੰ ਹਰ ਵੇਲੇ ਆਪਾਂ ਫੀਲ ਕਰਦੇ ਹਾਂ ਵੀ ਹੈ ਨੇ ਰੱਬ ਨੂੰ ਵੀ ਇਹੀ ਸਮਝ ਜਿਹੜਾ ਬੰਦਾ ਘਰਵਾਲੀ ਦੀ ਪਿੱਠ ਪਿੱਛੇ ਵੀ ਘਰਵਾਲੀ ਤੋਂ ਦੂਰ ਜਾ ਕੇ ਵੀ ਘਰਵਾਲੀ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਸਿੱਧੀ ਜੀ ਗੱਲ ਹੈ ਨਾ ਹਾਜ਼ਰ ਨਾਜ਼ਰ ਗਲਤੀ ਨਹੀਂ ਕਰਦਾ ਘਰਵਾਲਾ ਘਰਵਾਲੀ ਹਾਜ਼ਰ ਨਾਜ਼ਰ ਸਮਝਦੀ ਉਹ ਵੀ ਨਹੀਂ ਗਲਤੀ ਕਰਦੀ ਬਸ ਇਦਾਂ ਰੱਬ ਜਿੱਥੇ ਹੈ ਉਹਨੂੰ ਹਾਜ਼ਰ ਨਾਜ਼ਰ ਸਮਝ ਕੋਈ ਵੀ ਗਲਤੀ ਨਹੀਂ ਬੰਦਾ ਕਰ ਸਕਦਾ ਨੇੜੇ ਜਿਹੜਾ ਸਮਝਦਾ ਹੈ ਆਪਾਂ ਸ਼ਬਦ ਵੇਖੋ ਪੂਰਾ ਸੁਣ ਕੇ ਵੇਖਿਓ ਬਹੁਤ ਵਾਰ ਪੜ੍ਹਦੇ ਹਾਂ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਜਿਹੜਾ ਬੰਦਾ ਰੱਬ ਨੂੰ ਨੇੜੇ ਸਮਝਦਾ ਹੈ ਉਹ ਬੁਰੇ ਕੰਮ ਕਿਵੇਂ ਕਰ ਸਕਦਾ ਹੈ? ਕਿਵੇਂ ਕਰੂਗਾ? ਅਗਲਾ ਕਹਿੰਦਾ ਬੰਦਾ ਬਹੁਤ ਰੱਬ ਨਾਲ ਜੁੜਿਆ ਹੋਇਆ ਫਿਰ ਬੁਰਾ ਬੁਰੇ ਕੰਮ ਕਿਵੇਂ ਕਰਦਾ ਹੈ ਬੰਦਾ? ਇਹਦਾ ਮਤਲਬ ਜੇ ਬੁਰੇ ਕੰਮ ਕਰਦਾ ਇਹਦਾ ਮਤਲਬ ਰੱਬ ਨੂੰ ਮੰਨਦਾ ਨਹੀਂ। ਬੰਦਾ ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ, ਨਿਕਟ ਬੁੱਝਾ ਹੈ, ਜਿਹੜਾ ਉਹਨੂੰ ਨੇੜੇ ਜਾਣਦਾ ਹੈ ਸਮਝਦਾ ਹੈ, ਬੁਰੇ ਕੰਮ ਕਿਵੇਂ ਕਰ ਸਕਦਾ? ਉਹ ਗਲਤ ਕੰਮ ਕਰ ਹੀ ਨਹੀਂ ਸਕਦਾ। ਜਿਹੜਾ ਬੰਦਾ ਗਲਤ ਕੰਮ ਕਰਦਾ ਇਹਦਾ ਮਤਲਬ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ। ਨਿਕਟ ਬੁੱਝੇ ਸੋ ਬੁਰਾ ਕੰਮ ਕਰੇ, ਮਾੜੇ ਕੰਮ ਕਿੱਦਾਂ ਕਰੂ? ਫਿਰ ਲੋ ਸੁਣੋ, ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਭਿਖ ਸੰਚੈ ਨਿਤ ਡਰਤਾ ਫਿਰੇ, ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਨ ਸਤਿਗੁਰ ਸਭ ਮੋਹੀ ਮਾਇਆ, ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਬਿਰਲਾ ਕੋਲ ਹੈ। ਕਈ ਸਾਰੇ ਜਾਂਦੇ ਆ ਪਰ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਇਸ ਭੇਦ ਨੂੰ ਸਮਝਦਾ, ਕੋਈ ਵਿਰਲਾ ਇਹ ਭੇਦ ਨੂੰ ਸਮਝਦਾ। ਕਈ ਸਾਰੇ ਜਾਂਦੇ ਰੱਬ ਨੇੜੇ ਹੀ ਹੈ ਜੀ, ਨੇੜੇ ਹੀ ਹੈ ਜੀ, ਮਨ ਕਿੱਥੇ ਮੰਨਦਾ ਹੈ? ਹਾਂਜੀ, ਨਿਕਟ ਨਾ ਦੇਖੇ ਪਰ ਗ੍ਰਹਿ ਜਾਏ। ਆ ਵੇਖੋ ਪਿਆਰਿਓ, ਬੰਦਾ ਪਰਗ੍ਰਹਿ ਕਿਉਂ ਜਾਂਦਾ ਹੈ? ਕਿਉਂਕਿ ਨੇੜੇ ਨਹੀਂ ਸਮਝਦਾ ਰੱਬ। ਜੇ ਨੇੜੇ ਸਮਝਦਾ ਤੇ ਕਿਉਂ ਜਾਊ ਭਲਾ? ਉਹਨੂੰ ਪਤਾ ਵੀ ਰੱਬ ਤੇ ਵੇਖਦਾ, ਪਰਮਾਤਮਾ ਤੇ ਵੇਖਦਾ। ਨੇੜੇ ਨਹੀਂ ਜਾਣਦਾ ਤਾਂ ਫਿਰ ਨਿਕਟ ਨਾ ਦੇਖੇ ਪਰ ਗ੍ਰਹਿ ਜਾਏ, ਦਰ ਗੋਹਰੇ ਮਿਥਿਆ ਕਰ ਖਾਏ, ਪਈ ਠਗੋਰੀ ਹਰ ਸੰਗ ਨਾ ਜਾਣਿਆ, ਬਾਜ ਗੁਰੂ ਹੈ ਪਰਮ ਭੁਲਾਨਿਆ, ਨਿਕਟ ਨਾ ਜਾਣੇ ਬੋਲੇ ਕੂ, ਮਾਇਆ ਮੋਹ ਮੂਠਾ ਹੈ ਮੂੜ, ਅੰਤਰ ਵਸਤੂ ਦੇ ਸੰਤਰ ਜਾਏ, ਬਾਜ ਗੁਰੂ ਹੈ ਪਰਮ ਭੁਲਾਏ, ਜਿਸ ਮਸਤਕ ਕਰਮ ਲਿਖਿਆ ਨਿਲਾਟ, ਸਤਿਗੁਰ ਸੇਵੇ ਖੁੱਲੇ ਕਪਾਟ, ਅੰਤਰ ਬਾਹਰ ਨਿਕਟੇ ਸੋਏ, ਜਨ ਨਾਨਕ ਆਵੇ ਨਾ ਜਾਵੇ ਕੋਈ। ਅੰਦਰ ਬਾਹਰ ਹਰ ਜਗ੍ਹਾ ਉਹੀ ਹੈ। ਕਹਿੰਦੇ ਝੂਠ ਤਾਂ ਬੋਲਦਾ ਹੈ ਨੇੜੇ ਨਹੀਂ ਸਮਝਦਾ, ਪਰਗ੍ਰਹਿ ਤਾਂ ਜਾਂਦਾ ਹੈ ਨੇੜੇ ਨਹੀਂ ਸਮਝਦਾ, ਦੋ ਨੰਬਰ ਦੀ ਕਮਾਈ ਤਾਂ ਜੇਬ ਚ ਪਾ ਲੈਂਦਾ ਕਿਉਂਕਿ ਰੱਬ ਨੂੰ ਨੇੜੇ ਨਹੀਂ ਸਮਝਦਾ। ਰੱਬ ਨੂੰ ਨੇੜੇ ਜਾਣਨ ਵਾਲਾ ਬੰਦਾ ਦੋ ਨੰਬਰ ਦੀ ਕਮਾਈ ਜੇਬ ਚ ਕਿਵੇਂ ਪਾ ਲੂ? ਝੂਠ ਕਿਵੇਂ ਬੋਲੇਗਾ? ਗਲਤ ਕੰਮ ਕਰ ਹੀ ਨਹੀਂ ਸਕਦਾ ਜੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੇ, ਨੇੜੇ ਸਮਝੇ। ਤਾਂ ਕਰਕੇ ਇੱਕ ਗੱਲ ਪੱਕਾ ਦਿਮਾਗ ਚ ਰੱਖਿਓ ਵੀ ਜਦੋਂ ਫਿਰ ਇੱਕ ਕੁਐਸਚਨ ਖੜਾ ਹੁੰਦਾ ਕਈ ਵਾਰੀ, ਜੇ ਬੰਦਾ ਇੱਦਾਂ ਜਦੋਂ ਆਪਾਂ ਸਮਝਦੇ ਹਾਂ ਇੱਦਾਂ ਦੇ ਬਚਨ ਗੁਰਬਾਣੀ ਦੇ, ਫਿਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਮਨ ਵਿੱਚ। ਹੁਣ ਜਦੋਂ ਐ ਬਚਨ ਸੁਣਾਂਗੇ ਵੀ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਜਦੋਂ ਆਪਾਂ ਐ ਪੜਾਂਗੇ ਵੀ ਵਿਘਨ ਜਿਹੜੇ ਸੀ ਬਿਨਸ ਗਏ ਤੇ ਦੁੱਖ ਜਿਹੜੇ ਸੀ ਨਸ ਗਏ, ਸਤਿਗੁਰ ਨਾਮ ਦਿਰੜਾਇਆ। ਜਦੋਂ ਨਾਮ ਨਾਲ ਬੰਦਾ ਜੁੜ ਜਾਂਦਾ ਫਿਰ ਉਹ ਸਾਰੇ ਦੁੱਖ ਨਸ ਜਾਂਦੇ ਆ। ਫਿਰ ਨਾਮ ਜਪਣ ਵਾਲਿਆਂ ਤੇ ਦੁੱਖ ਕਿਉਂ ਆਉਂਦੇ ਆ? ਫਿਰ ਬੰਦਾ ਇਹ ਸੋਚਣ ਲੱਗ ਜਾਂਦਾ ਵੀ ਨਾਮ ਜਪਣ ਵਾਲਿਆਂ ਤੇ ਦੁੱਖ ਕਿਉਂ ਆਉਂਦੇ ਆ? ਉਹ ਭਾਈ ਬਾਹਰ ਵਾਲੇ ਦੁੱਖ ਨਹੀਂ ਨਸਦੇ, ਨਸਦੇ ਇੱਥੋਂ ਐ, ਅੰਦਰ ਦ੍ਰਿੜ ਹੋਇਆ ਬੰਦੇ ਦੇ, ਬੰਦਾ ਪਰਮਾਤਮਾ ਨਾਲ ਅੰਦਰੋਂ ਜੁੜਿਆ ਹੈ, ਬਾਹਰ ਤੇ ਦੁੱਖ ਇਦਾਂ ਹੀ ਚੱਲਣਗੇ ਪਰ ਅੰਦਰ ਤੱਕ ਕੋਈ ਦੁੱਖ ਨਹੀਂ ਪਹੁੰਚਦਾ ਅੰਦਰੋਂ ਸਭ ਕੁਝ ਨਿਕਲ ਚੁੱਕਿਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੰਦਰੋਂ ਨਿਕਲ ਗਿਆ ਬਾਹਰ ਤੇ ਦੁੱਖ ਇਦਾਂ ਹੀ ਚੱਲਦੇ ਰਹਿਣਗੇ ਸਰੀਰ ਨੇ ਬੁੱਢਾ ਨਹੀਂ ਹੋਣਾ ਬਿਮਾਰੀਆਂ ਨਹੀਂ ਆਉਣੀਆਂ ਦੰਦ ਨਹੀਂ ਟੁੱਟਣੇ ਬੋਲਾ ਨਹੀਂ ਹੁੰਦਾ ਬੰਦਾ ਅੱਖਾਂ ਕੰਮ ਤੋਂ ਦਿਸਣਾ ਘਟਦਾ ਨਹੀਂ ਇੱਕ ਦਿਨ ਮਰਦਾ ਨਹੀਂ ਮਾਂ ਪਿਓ ਨਹੀਂ ਮਰਨੇ ਰਿਸ਼ਤੇਦਾਰਾਂ ਨੇ ਨਹੀਂ ਮਰਨਾ ਦਾਦਾ ਦਾਦੀ ਨਹੀਂ ਮਰਦੇ ਬਾਹਰ ਵਾਲੇ ਦੁੱਖ ਤੇ ਐਂ ਚੱਲਦੇ ਐ ਪਰ ਬੰਦਾ ਅੰਦਰੋਂ ਦੁੱਖ ਨਿਕਲ ਜਾਂਦੇ ਐ ਸਾਰੇ ਅੰਦਰ ਕੋਈ ਦੁੱਖ ਨਹੀਂ ਰਹਿੰਦਾ ਬਾਹਰ ਵਾਲੇ ਵਿਘਨ ਤੇ ਮਾੜੇ ਮੋਟੇ ਜ਼ਿੰਦਗੀ ਜਿਉਂਦੇ ਹੀ ਰਹਿੰਦੇ ਐ ਵਿਘਨ ਚੱਲਦੇ ਹੀ ਰਹਿੰਦੇ ਦੁਨੀਆ 'ਚ ਕੋਈ ਪੀਰ ਪੈਗੰਬਰ ਐਸਾ ਦੱਸੋ ਬਾਂਹ ਖੜੀ ਕਰਕੇ ਵੀ ਏਦਾਂ ਦਾ ਪੀਰ ਪੈਗੰਬਰ ਅਵਤਾਰ ਕੋਈ ਗੁਰੂ ਹੋਇਆ ਜਿਹਦੀ ਜ਼ਿੰਦਗੀ ਵਿੱਚ ਕੋਈ ਦੁੱਖ ਆਇਆ ਨਹੀਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਤੁਸੀਂ ਵੀ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਆਇਆ ਹਾਂ ਇਦਾਂ ਦੇ ਬਹੁਤ ਹੋਏ ਐ ਜਿਨ੍ਹਾਂ ਦੇ ਦੁੱਖਾਂ ਨੂੰ ਆਏ ਤੇ ਬਹੁਤ ਸੀ ਪਰ ਜਾਣਿਆ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਨਹੀਂ ਗਈ ਹੁਣ ਤੇ ਜਾਣਦੇ ਹੀ ਨਹੀਂ ਭਾਈ ਕਈ ਬੀਬੀਆਂ ਇਦਾਂ ਵੇਖੇ ਵੀ ਪਹਿਲਾਂ ਵੱਡਾ ਪੁੱਤ ਮਰ ਗਿਆ ਫਿਰ ਦੂਜਾ ਮਰ ਗਿਆ ਹੁਣ ਤੇ ਇੰਨੇ ਦੁੱਖ ਝੱਲ ਲਏ ਹੁਣ ਤੇ ਦੁੱਖ ਦੁੱਖ ਲੱਗਦਾ ਹੀ ਨਹੀਂ ਜਾਣਦੇ ਹੀ ਨਹੀਂ ਦੁੱਖਾਂ ਨੂੰ ਮਨ ਬੰਦਾ ਕੈਦ ਕਰਕੇ ਅੰਦਰੋਂ ਇੰਨਾ ਸਟਰੋਂਗ ਹੋ ਗਿਆ ਇੱਧਰ ਧਿਆਨ ਰੱਖਿਓ ਪਿਆਰ ਹਾਜ਼ਰ ਰਹੋ ਪੂਰੀ ਤਰ੍ਹਾਂ ਬੰਦਾ ਅੰਦਰੋਂ ਇੰਨਾ ਸਟਰੋਂਗ ਹੋ ਜਾਂਦਾ ਵੀ ਦੁੱਖ ਹੈ ਨਾ ਜਿਹੜਾ ਉਹਦੇ ਨੇੜੇ ਅੰਦਰ ਨਹੀਂ ਆਉਂਦਾ ਨੇੜੇ ਜਿਹੜੇ ਆ ਪਹਿਰੇਦਾਰ ਇੱਧਰ ਖੜਦੇ ਹੋ ਨਾ ਅੰਦਰ ਬਾਹਰ ਨਾ ਜਾਇਆ ਕਰੋ ਤੁਸੀਂ ਹਿੱਲੀ ਜਾਂਦੇ ਰਹਿੰਦੇ ਹੋ ਫਿਰ ਸਾਰੇ ਤੁਹਾਡੇ ਕੰਨੀ ਵੇਖੀ ਜਾਂਦੇ ਰਹਿੰਦੇ ਇੱਧਰ ਇਸ ਪਾਸੇ ਜਿਹੜੇ ਖੜੇ ਹੁੰਦੇ ਆ ਸਿੰਘ ਇੱਕ ਜਗ੍ਹਾ ਤਕੜੇ ਹੋ ਕੇ ਖੜੇ ਰਿਹਾ ਕਰੋ ਅਦਲਾ ਬਦਲੀ ਨਾ ਕਰਿਆ ਕਰੋ ਇੱਧਰ ਵਾਲੇ ਜਿਹੜੇ ਨੇ ਨਾ ਇੱਡੇ ਪੱਕੇ ਨਹੀਂ ਸਾਡੇ ਧਿਆਨ ਜੁੜ ਕੇ ਰੱਖੇ ਮਾੜਾ ਜਿਹਾ ਕੋਈ ਹਿੱਲਦਾ ਫਿਰ ਕਿਹੜਾ ਆ ਗਿਆ ਹੁਣ ਆ ਕਿਹੜਾ ਸੀ ਕਿੱਥੇ ਦਾ ਇਹ ਕੌਣ ਹੈ ਐ ਮਨ 'ਚ ਚੱਲਣ ਲੱਗ ਜਾਂਦਾ ਇੱਧਰ ਲੜੀ ਟੁੱਟ ਜਾਂਦੀ ਹੈ ਜਿਹੜੀ ਗੱਲ ਆਪਾਂ ਕਰਦੇ ਹੁੰਦੇ ਹਾਂ ਧਿਆਨ ਇਕਾਗਰ ਰੱਖੋ ਪਿਆਰਿਓ ਸੁਣੋ ਆ ਧਿਆਨ ਨਾਲ ਸੁਣੋ ਅੱਜ ਵੇਖੋ ਸੰਗਤ ਥੋੜ੍ਹੀ ਹੈ ਕੋਈ ਬਹੁਤਾ ਵੱਡਾ ਇਕੱਠ ਨਹੀਂ ਤਾਂ ਕਰਕੇ ਆਪਾਂ ਇਦਾਂ ਦੀਆਂ ਗੱਲਾਂ ਨੂੰ ਸਮਝੀਏ ਜੇ ਦਿਮਾਗ 'ਚ ਆ ਜਾਣ ਸਾਡੇ ਸਾਰਿਆਂ ਦੇ ਕਿਰਪਾ ਕਰਕੇ ਸਮਝੋ ਵੇਖੋ ਇਹਦਾ ਮਤਲਬ ਇਹ ਨਹੀਂ ਵੀ ਦੁੱਖ ਆਉਂਦਾ ਨਹੀਂ ਪਰਮਾਤਮਾ ਨਾਲ ਜੁੜਿਆ ਹੋਇਆ ਬੰਦਾ ਦੁੱਖ ਨੂੰ ਜਾਣਦਾ ਨਹੀਂ ਅਕਲ ਆ ਗਈ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਕਬਹੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਇਹ ਨਹੀਂ ਕਿ ਦੁੱਖ ਆਉਂਦਾ ਨਹੀਂ ਬੰਦਾ ਦੁੱਖਾਂ ਨੂੰ ਜਾਣਦਾ ਨਹੀਂ ਕੁਛ ਵੀ ਪ੍ਰਵਾਜ ਹੀ ਨਹੀਂ ਮੰਨਦਾ ਜਮਾ ਹੀ ਨਹੀਂ ਜਾਣਦਾ ਕੁਛ ਵੀ ਕੋਈ ਨਹੀਂ ਆਉਂਦੇ ਹੀ ਰਹਿਣੇ ਨੇ ਹੁਣ ਤੁਹਾਡੇ ਸਮਝ ਚ ਆਊ ਗੱਲ ਵੇਖਿਓ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਜਦੋਂ ਰੱਬ ਨਾਲ ਚਿੱਤ ਲੱਗ ਜੇ ਪਰਮਾਤਮਾ ਨਾਲ ਉਹਦੀ ਹੋਂਦ ਨਾਲ ਨਾਮ ਨਾਲ ਆਦ ਅੰਤ ਪ੍ਰਭ ਸਦਾ ਸਹਾਈ ਕਿੱਥੇ ਸਹਾਈ ਪਾਲਾ ਚਿੱਤ ਚ ਬਾਹਰ ਦੀ ਗੱਲ ਛੱਡੋ ਅੰਦਰ ਸਹਾਈ ਹੈ ਪਰਮਾਤਮਾ ਆਦ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਰਮਾਤਮਾ ਜਿਹੜਾ ਬੰਦਾ ਮਨ ਕਰਕੇ ਰੱਬ ਨਾਲ ਜੁੜ ਜਾਂਦਾ ਉਹਦੇ ਚਿੱਤ ਦੇ ਨਾਲ ਰਹਿੰਦਾ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਕਹਿੰਦੇ ਧੰਨ ਹੈ ਰੱਬ ਕਿੱਡਾ ਮਿੱਤਰ ਪਿਆਰਾ ਰੱਬ ਮਿੱਤਰ ਹੈ ਸਾਡਾ ਵੀ ਚਿੱਤ ਜਦੋਂ ਉਹਦੇ ਨਾਲ ਜੁੜ ਗਿਆ ਉਹ ਫਿਰ ਸਦਾ ਹੀ ਸਹਾਈ ਹੁੰਦਾ ਜਨਮ ਤੋਂ ਲੈ ਕੇ ਮਰਨ ਤੱਕ ਸਦਾ ਸਹਾਈ ਹੈ ਅੱਛਾ ਅੱਛਾ ਫੇਰ ਬਈ ਕਹਿੰਦੇ ਆਪਣੇ ਸੇਵਕ ਨੂੰ ਵੇਖੋ ਬਈ ਔਖੀ ਘੜੀ ਨਹੀਂ ਵੇਖਣ ਦਿੰਦਾ ਹੁਣ ਇਦਾਂ ਸਮਝਿਓ ਔਖੀ ਘੜੀ ਵੇਖਣ ਨਹੀਂ ਦਿੰਦਾ ਬਾਹਰ ਔਖੀਆਂ ਘੜੀਆਂ ਬਹੁਤ ਆਈਆਂ ਨੇ ਪਰ ਵੇਖ ਲਓ ਰੱਬ ਕੈਸਾ ਮਨ ਜੁੜਿਆ ਰੱਬ ਨਾਲ ਸੁਰਤ ਦੇ ਨੇੜੇ ਕੋਈ ਦੁੱਖ ਨਹੀਂ ਆਉਣ ਦਿੰਦਾ ਕਿਉਂਕਿ ਆਪ ਖੜਾ ਹੈ ਜਦੋਂ ਰੱਬ ਖੜਾ ਹੈ ਫਿਰ ਦੁੱਖ ਕਿਵੇਂ ਨੇੜੇ ਆਜੂ ਪਵਕ ਸੁਰਤ ਤੇ ਰੱਬ ਨਾਲ ਜੁੜੀ ਹੋਈ ਪਈ ਹੈ ਜਿਵੇਂ ਹੁਣ ਐ ਵੇਖੋ ਵੀ ਗੁਰੂ ਗੋਬਿੰਦ ਸਿੰਘ ਮਾਛੀਵਾੜ ਦੇ ਜੰਗਲ 'ਚ ਪਏ ਹੈ ਮਾਛੀਵਾੜ ਦੇ ਜੰਗਲ 'ਚ ਪਏ ਹੈ ਤੇ ਐ ਐ ਸਮਝ ਸਕਦੇ ਹੋ ਤੁਸੀਂ ਇਸ ਪੰਕਤੀ ਨੂੰ ਵੀ ਰੱਬਾ ਐ ਵੇਖਿਓ ਪਰਮਾਤਮਾ ਕਿਵੇਂ ਤੂੰ ਗੁਰੂ ਗੋਬਿੰਦ ਸਿੰਘ ਦੇ ਚਿੱਤ ਦੇ ਨੇੜੇ ਆਇਆ ਪਿਆ ਬਾਹਰ ਕਿੰਨੇ ਦੁੱਖ ਨੇ ਆਪਣੇ ਸੇਵਕ ਨੂੰ ਅੰਦਰ ਤੱਕ ਤੂੰ ਦੁੱਖ ਜਾਣ ਹੀ ਨਹੀਂ ਦਿੰਦਾ ਅੰਦਰੋਂ ਕਿੰਨਾ ਕਾਇਮ ਹੈ ਅੰਦਰੋਂ ਸਾਡੇ ਗੁਰੂ ਜੀ ਕਿੰਨੇ ਕਾਇਮ ਨੇ ਚਿੱਤ ਜਦੋਂ ਰੱਬ ਨਾਲ ਲੱਗਿਆ ਹੋਵੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰਭ ਸਦਾ ਸਹਾਈ ਸਹਾਈ ਕਿੱਥੇ ਜੀ ਬਾਹਰ ਕੇ ਚਿੱਤ ਚ ਬੋਲੋ ਪਿਆਰਿਓ ਚਿੱਤ ਚ ਕਿਉਂਕਿ ਲੱਗਿਆ ਕੀ ਹੈ ਭਲਾ ਰੱਬ ਨਾਲ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਲੱਗਿਆ ਚਿੱਤ ਲੱਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਇਹ ਵੇਖਿਓ ਵੀ ਚਿੱਤ ਲੱਗਿਆ ਹੀ ਸੀ ਤਾਂ ਹੀ ਤੇ ਕੰਡਿਆਂ ਤੇ ਬਹਿ ਕੇ ਵੀ ਹੱਸੀ ਜਾਂਦੇ ਆ ਆਖੂ ਸਤਨਾਮ ਸ੍ਰੀ ਵਾਹਿ ਚਿੱਤ ਤੇ ਖਿੜਿਆ ਪਿਆ ਉਹ ਕਹਿੰਦੇ ਕੰਡੇ ਪੈਰਾਂ ਨੂੰ ਵੱਜ ਗਏ ਬੱਚੇ ਮੇਰੇ ਸ਼ਹੀਦ ਹੋ ਗਏ ਤੇ ਬਾਹਰ ਦੀਆਂ ਗੱਲਾਂ ਐ ਅੰਦਰ ਤੇ ਮੇਰਾ ਮਨ ਤੇ ਉਹਦੇ ਨਾਲ ਜੁੜਿਆ ਰਿਹਾ ਮੈਂ ਆਪਣੇ ਸਰੀਰ ਨਾਲ ਥੋੜਾ ਜੁੜਿਆ ਹੋਇਆ ਵੀ ਕੰਡੇ ਵੇਖੀ ਜਾਵਾਂ ਨਾ ਮੈਂ ਬੱਚਿਆਂ ਨਾਲ ਜੁੜਿਆ ਹੋਇਆ ਚਿੱਤ ਬੱਚਿਆਂ ਨਾਲ ਨਹੀਂ ਜੁੜਿਆ ਜੇ ਬੱਚਿਆਂ ਨਾਲ ਜੁੜਿਆ ਹੁੰਦਾ ਤੇ ਰੋਂਦੇ ਬਹਿ ਕੇ ਸਾਡੇ ਵਾਂਗੂ ਜੇ ਘਰ ਨਾਲ ਚਿੱਤ ਜੁੜਿਆ ਹੁੰਦਾ ਤੇ ਅਨੰਦਪੁਰ ਛੱਡ ਕੇ ਸਾਡੇ ਵਾਂਗੂ ਰੋਂਦੇ ਵੀ ਹਾਏ ਮੇਰਾ ਘਰ ਕਿੱਧਰ ਗਿਆ ਜੇ ਚਿੱਤ ਆਪਣੇ ਸਾਡੇ ਵਾਲਾ ਸਾਡਾ ਚਿੱਤ ਰੱਬ ਨਾਲ ਜੁੜਿਆ ਨਹੀਂ ਸਾਡਾ ਚਿੱਤ ਇਹਨਾਂ ਚੀਜ਼ਾਂ ਨਾਲ ਜੁੜਿਆ ਸਾਡਾ ਤੇ ਫੋਨ ਨਾਲ ਬਾਹਲਾ ਹੀ ਚਿੱਤ ਜੁੜਿਆ ਪਹਿਲਾਂ ਇੱਥੇ ਗਵਾਚ ਜੇ ਵੇਖੋ ਰੋਂਦੇ ਫਿਰਦੇ ਸਾਡਾ ਬੁਰਾ ਹਾਲ ਹੋ ਜਾਏਗਾ ਵੀ ਹਾਏ ਮੇਰਾ ਫੋਨ ਗਵਾਚ ਗਿਆ ਸਾਡਾ ਚਿੱਤ ਹੁਣ ਸਭ ਤੋਂ ਵੱਧ ਇਹਦੇ ਨਾਲ ਜੁੜ ਗਿਆ ਸੁਣੋ ਫੋਨ ਮੰਗਿਆ ਬੱਚੇ ਨੇ ਪਿਓ ਨੇ ਪੈਸੇ ਨਹੀਂ ਦਿੱਤੇ ਅਖਬਾਰ 'ਚ ਖਬਰ ਆਈ ਸੀ ਪਿਓ ਦਾ ਕਤਲ ਕਰਤਾ ਰਾਤ ਨੂੰ ਕਹਿੰਦਾ ਪੈਸੇ ਨਹੀਂ ਦਿੰਦਾ ਫੋਨ ਪਿਓ ਨਾਲੋਂ ਵੱਧ ਪਿਆਰਾ ਹੋ ਗਿਆ ਚਿੱਤ ਇੰਨਾ ਲੱਗਿਆ ਨਹੀਂ ਪਿਆ ਅੱਜ ਸਾਡਾ ਮਾਪੇ ਕਹਿੰਦੇ ਹੀ ਹੈ ਵੀ ਬੇਟਾ ਗੱਲ ਤੇ ਸੁਣ ਲੈ ਸਾਡੇ ਕੱਲੀ ਤੇ ਵੇਖ ਲੈ ਅਸੀਂ ਤੇਰੇ ਸਾਹਮਣੇ ਬੈਠੇ ਆ ਮਾਂ ਪਿਓ ਨੂੰ ਘੱਟ ਵੇਖਦਾ ਹੈ ਉਹਨੂੰ ਜ਼ਿਆਦਾ ਵੇਖੀ ਜਾਂਦਾ ਵੇਖਣਾ ਮਾੜਾ ਨਹੀਂ ਫੋਨ ਠੀਕ ਹੈ ਅੱਜ ਲੋੜ ਹੈ ਆਪਾਂ ਨੂੰ ਪਰ ਕਹਿਣ ਦਾ ਭਾਵ ਕੀ ਵੀ ਚਿੱਤ ਸਾਡਾ ਇਹਦੇ 'ਚ ਲੱਗ ਗਿਆ ਗੁਰੂ ਗੋਬਿੰਦ ਸਿੰਘ ਦਾ ਚਿੱਤ ਲੱਗਿਆ ਪਿਆ ਰੱਬ ਨਾਲ ਜਦੋਂ ਸਾਡਾ ਚਿੱਤ ਟੀਵੀ 'ਚ ਲੱਗਿਆ ਹੋਇਆ ਹੋਵੇ ਭਾਵੇਂ ਚੋਰ ਆ ਕੇ ਸਾਰਾ ਕੁਝ ਚੱਕ ਕੇ ਲੈ ਜਾਏ ਸਾਨੂੰ ਪਤਾ ਹੀ ਨਹੀਂ ਲੱਗਦਾ ਟੀਵੀ 'ਚ ਚਿੱਤ ਲੱਗਿਆ ਪਿਆ ਲੈ ਬਾਹਰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਗਿਆ ਇਦਾਂ ਹੀ ਆ ਨਾ ਗੱਲ ਆ ਜਿਵੇਂ ਹੁਣ ਤੁਹਾਡਾ ਚਿੱਤ ਇੱਥੇ ਲੱਗ ਜੇ ਇੱਥੇ ਚਿੱਤ ਲੱਗ ਜੇ ਤੁਹਾਡਾ ਸੁਣੀ ਜਾਓ ਸੁਣਦਿਆਂ ਤੁਹਾਡਾ ਚਿੱਤ ਲੱਗ ਜੇ ਬੰਦਾ ਕਹਿੰਦਾ ਯਾਰ ਮੇਰੇ ਗੋਡੇ 'ਚ ਦਰਦ ਹੁੰਦਾ ਸੀ ਮੈਂ ਤੇ ਨਹੀਂ ਬਹਿ ਸਕਦਾ ਸੀ ਪੰਜ ਮਿੰਟ ਮੈਨੂੰ ਦੋ ਘੰਟੇ ਦਰਦ ਦਾ ਪਤਾ ਹੀ ਨਹੀਂ ਲੱਗਿਆ ਕਿਉਂਕਿ ਤੇਰਾ ਚਿੱਤ ਕਾਹਦੇ ਨਾਲ ਲੱਗ ਗਿਆ ਸੀ ਸੁਣਨ ਵਿੱਚ ਜਦੋਂ ਚਿੱਤ ਇੱਧਰ ਲੱਗ ਜੇ ਫਿਰ ਦਰਦ ਦੁਰਦ ਦਾ ਪਤਾ ਨਹੀਂ ਲੱਗਦਾ ਜਦੋਂ ਚਿੱਤ ਰੱਬ 'ਚ ਲੱਗ ਜੇ ਫਿਰ ਆ ਜ਼ਿੰਦਗੀ ਦੇ ਜਿੰਨੇ ਦੁੱਖ ਦੱਖ ਜੇ ਆਉਂਦੇ ਨੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਆਖੋ ਸਤਨਾਮ ਹੁਣ ਵੇਖਿਓ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਕਹਿੰਦੇ ਧੰਨ ਹੈ ਰੱਬਾ ਧੰਨ ਹੈ ਆਪਣੇ ਸੇਵਕ ਨੂੰ ਔਖੀ ਘੜੀ ਨਾ ਦੇਖਣ ਦੇਈ ਨਹੀਂ ਬਿਰਪਾ ਔਖੀ ਘੜੀ ਨਾ ਦੇਖਣ ਦੇਈ ਨਹੀਂ ਤੂੰ ਆਪਣੇ ਪਿਆਰੇ ਨੂੰ ਜਿਹੜਾ ਚਿੱਤ ਕਰਕੇ ਤੇਰੇ ਨਾਲ ਜੁੜਿਆ ਹੋਇਆ ਹੁੰਦਾ ਹੈ ਤੇਰੀ ਹੋਂਦ ਨਾਲ ਕਹਿੰਦੇ ਉਹਦੇ ਦੁੱਖ ਨੇੜੇ ਨਹੀਂ ਆਉਣ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਰੱਬ ਆਪਣੇ ਪਿਆਰੇ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਕਦੇ ਨਹੀਂ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਐ ਮੰਨਦੇ ਹੋ ਵੀ ਕਦੇ ਉਹਨਾਂ ਦੀ ਜ਼ਿੰਦਗੀ 'ਚ ਔਖੀ ਘੜੀ ਉਹਨਾਂ ਨੇ ਅੰਦਰੋਂ ਵੇਖੀ ਹੋਈ ਕਦੇ ਅੰਦਰੋਂ ਦੁਖੀ ਹੋਏ ਹੋਣਗੇ ਨਾ ਬਾਹਰ ਇੰਨੀਆਂ ਔਖੀਆਂ ਘੜੀਆਂ ਆਈਆਂ ਲੈ ਅੰਦਰ ਰੱਬ ਖੜਾ ਸੀ ਕਹਿੰਦੇ ਤੈਨੂੰ ਤੂੰ ਤੇ ਮੇਰੇ ਨਾਲ ਜੁੜਿਆ ਹੋਇਆ ਮੈਂ ਅੱਗੇ ਆ ਤੇਰੇ ਦੁੱਖ ਤੇ ਪਰੇ ਹੀ ਰਹਿਣਗੇ ਤੇਰੇ ਰੱਬ ਨਾਲ ਜੁੜਿਆ ਹੋਇਆ ਕੋਈ ਦੁੱਖ ਵੇਖਣ ਦਿੰਦਾ ਹੀ ਨਹੀਂ ਪਰਮਾਤਮਾ ਨਹੀਂ ਦੁੱਖ ਵੇਖਣ ਦਿੰਦਾ ਆਪਣੇ ਸੇਵਕ ਨੂੰ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਇਹ ਉਹਦਾ ਬਿਰਧ ਹੈ ਉਹਦੀ ਡਿਊਟੀ ਹੈ ਰੱਬ ਦੀ ਆਪਣੀ ਡਿਊਟੀ ਨੂੰ ਐ ਨਿਭਾਉਂਦਾ ਹੈ ਪੂਰੀ ਸਾਡੇ ਵਾਲਾ ਕੰਮ ਥੋੜਾ ਵੀ ਡਿਊਟੀ ਨਹੀਂ ਨਿਭਾਊ ਪਰਮਾਤਮਾ ਦੀ ਡਿਊਟੀ ਹੀ ਇਹ ਹੈ ਵੀ ਜਿਹੜਾ ਉਹਦੇ ਨਾਲ ਜੁੜ ਜੇ ਉਹਨੂੰ ਫਿਰ ਦੁੱਖ ਨਹੀਂ ਵੇਖਣ ਦਿੰਦਾ ਇਹ ਬਿਰਧ ਹੈ ਰੱਬ ਦਾ ਵੇਖਣ ਨਹੀਂ ਦਿੰਦਾ ਦੁੱਖ ਆਪ ਖੜਦਾ ਨੇੜੇ ਫਿਰ ਹੋਰ ਚੀਜ਼ ਨਹੀਂ ਆਉਣ ਦਿੰਦਾ ਕੋਈ ਪਰ ਸੁਰਤ ਦੇ ਚੇਤਾ ਰੱਖਿਓ ਬਾਹਰ ਹੀ ਵੱਡਿਆ ਜਾਏਗਾ ਅੰਗ ਅੰਗ ਵੀ ਕੱਟਣਗੇ ਬੰਦ ਬੰਦ ਵੀ ਕੱਟਣਗੇ ਖੋਪਰ ਵੀ ਲਾਉਣਗੇ ਚਰਖੜੀ ਤੇ ਵੀ ਚਾੜਨਗੇ ਦੇਗਾਂ 'ਚ ਵੀ ਕਾੜਨਗੇ ਬਾਹਰ ਸਾਰਾ ਕੁਝ ਐਂ ਚੱਲੂ ਬਾਹਰ ਵਾਲਾ ਨਹੀਂ ਬਾਹਰ ਰੱਬ ਨੇ ਕੁਦਰਤ ਦੇ ਨਿਯਮਾਂ ਨੂੰ ਨਹੀਂ ਤੋੜਨਾ ਪਰਮਾਤਮਾ ਨੇ ਬਾਹਰ ਵਾਲੇ ਸਿਸਟਮ ਨਾਲ ਛੇੜਛਾੜ ਨਹੀਂ ਕਰਨੀ ਬਾਹਰ ਰੱਬ ਦਾ ਬਣਾਇਆ ਨਿਯਮ ਹੈ ਨਿਯਮ ਉਹਨੇ ਬਣਾਏ ਹੈ ਪਰ ਇੱਥੇ ਖੜ ਕੇ ਸੁਰਤ ਦੇ ਨੇੜੇ ਕੁਛ ਨਹੀਂ ਆਉਣ ਦਿੰਦਾ ਅੰਦਰੋਂ ਬੰਦਾ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਏ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਏ ਬੰਦਾ ਅੰਦਰੋਂ ਬਾਹਰੋਂ ਸੱਚਾ ਹੋ ਜਾਂਦਾ ਸੁਣਿਓ ਧਿਆਨ ਨਾਲ ਅੱਛਾ ਜਦੋਂ ਚਿੱਤ ਰੱਬ ਨਾਲ ਜੁੜ ਗਿਆ ਫਿਰ ਲਓ ਆਪਾਂ ਪੰਕਤੀ ਪਹਿਲਾਂ ਵਿੱਚ ਗਾ ਕੇ ਸੁਣੋ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਆਪਣੀ ਡਿਊਟੀ ਬਿਰਦ ਮਤਲਬ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਰੱਬ ਦੀ ਨਿਭਾਉਂਦਾ ਹੈ ਬਿਰਦ ਸੰਭਾਲੇ ਲੋ ਅੱਗੇ ਪੂਰਾ ਸੁਣੋ ਪ੍ਰਭ ਸਿਉ ਔਖੀ ਔਖੀ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਨੇ ਆਪਣਾ ਬਿਰਦ ਸਮਾਨੇ ਔਖੀ ਘੜੀ ਨਾ ਦੇਖਣ ਦੇਈ ਪੜੋ ਔਖੀ ਘੜੀ ਨਾ ਦੇਖਣ ਦੇਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਭ ਪਾਲੇ ਸਾਸ ਸਾਸ ਪ੍ਰਭ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਜੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਆਪਣਾ ਬਿਰਦ ਸਮਾਨੇ ਆਪਣਾ ਬਿਰਦ ਸਮਾਨੇ ਔਖੀ ਘੜੀ ਨਾ ਦੇਖਣ ਦੇਈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਨੇ ਆਪਣਾ ਬਿਰਦ ਸਮਾਨੇ ਅਸੀਂ ਹੁਣ ਕਹਿੰਦੇ ਹਾਂ ਬਾਹਰ ਨਾ ਔਖੀ ਘੜੀ ਵੇਖਣ ਦੇ ਮੇਰੇ ਗੋਡੇ ਕਿਉਂ ਦੁਖਦੇ ਆ ਮੇਰੇ ਮੋਢੇ ਕਿਉਂ ਦੁਖਦੇ ਆ ਮੈਂ ਬੁੱਢਾ ਕਿਉਂ ਹੋ ਰਿਹਾ ਮੇਰਾ ਸਰੀਰ ਕਿਉਂ ਦੁਖਦਾ ਹੁਣ ਐਦਾਂ ਕਿਉਂ ਹੁੰਦਾ ਅਸੀਂ ਬਾਹਰਲੇ ਦੁੱਖ ਖਤਮ ਇਹ ਤੇ ਉਹਨੇ ਛੇੜਛਾੜ ਕਰਨੀ ਨਹੀਂ ਰੱਬ ਨੇ ਇੰਨੀ ਕੁ ਡਿਊਟੀ ਤੇ ਤੇਰੀ ਵੀ ਹੈ ਵੀ ਸਰੀਰ ਨੂੰ ਠੀਕ ਰੱਖ ਖਾਣ ਪੀਣ ਦਾ ਕੰਟਰੋਲ ਰੱਖਿਆ ਕਰ ਸਿਸਟਮ ਠੀਕ ਰੱਖ ਜਿੱਥੇ ਗਲਤ ਹੋਏਗਾ ਤੇਰਾ ਕਸੂਰ ਗਿਣਿਆ ਜਾਣਾ ਪਰ ਪਰਮਾਤਮਾ ਜਿਹੜੀ ਉਹਨੇ ਡਿਊਟੀ ਕਰਨੀ ਸੀ ਉਹ ਕੰਮ ਤੇ ਲਿਆ ਹੀ ਨਹੀਂ ਅਸੀਂ ਤੇ ਕਹਿੰਦੇ ਆ ਬਾਹਰ ਆ ਉਹ ਕਹਿੰਦਾ ਅੰਦਰ ਆ ਤੂੰ ਕਹਿੰਦਾ ਤਨ ਦੇ ਦੁੱਖ ਦੂਰ ਕਰੋ ਕਹਿੰਦਾ ਮਨ ਦੇ ਕਰੂੰ ਤੇਰੇ ਚਿੱਤ ਚ ਆਉਂ ਮੈਂ ਚਿੱਤ ਦੇ ਨੇੜੇ ਲੈ ਕੇ ਚੱਲ ਮੈਨੂੰ ਜਿਵੇਂ ਬੱਚੇ ਤੇਰੇ ਚਿੱਤ ਦੇ ਨੇੜੇ ਹੀ ਨੇ ਭਾਵੇਂ ਬਾਹਰਲੇ ਦੇਸ਼ ਚ ਪੜ੍ਹਨ ਚਲੇ ਜਾਣ ਚਿੱਤ ਦੇ ਤੇ ਨੇੜੇ ਹੀ ਹੁੰਦੇ ਨੇ ਐਂ ਰੱਬ ਕਹਿੰਦਾ ਮੈਨੂੰ ਚੇਤੇ ਨੇੜੇ ਰੱਖ ਬਸ ਪਰਮਾਤਮਾ ਨੂੰ ਚੇਤੇ ਆਪਣੇ ਚੇਤੇ ਚ ਰੱਖੀਏ ਚੇਤੇ ਚੇਤੇ ਚੇਤੇ ਯਾਦ ਰੱਖੀਏ ਉਹਨੂੰ ਕਹਿੰਦੇ ਆਪਣੀ ਡਿਊਟੀ ਕਰਦਾ ਹੈ ਹੱਥ ਦੇ ਰੱਖੈ ਆਪਣੇ ਕੋ ਸਾਸ ਸਾਸ ਪਰਤ ਪਰਤ ਵੀ ਹੈਰਾਨੀ ਦੀ ਗੱਲ ਤੇ ਇਹ ਹੈ ਹੈਰਾਨ ਹੀ ਹੋਈ ਜਾਂਦਾ ਇਹ ਕੌਤਕ ਵੇਖ ਵੇਖ ਕੇ ਭਲਾ ਹੈਰਾਨ ਕਿਵੇਂ ਜੇ ਆ ਹੈਰਾਨੀ ਵਾਲੀ ਗੱਲ ਨਹੀਂ ਮਨ ਬਿਲਾਸ ਭਏ ਸਾਹਿਬ ਕੇ ਮੈਂ ਤੇ ਖਿੜ ਜਾਂਦਾ ਗੱਲਾਂ ਵੇਖ ਵੇਖ ਕੇ ਹੈਰਾਨੀ ਹੁੰਦੀ ਹੈ ਅਚਰਜ ਦੇਖ ਵਡਾਈ ਵੀ ਰੱਬ ਦੀ ਵਡਿਆਈ ਵੇਖ ਵੇਖ ਕੇ ਹੈਰਾਨ ਹੋਈਦਾ ਹੈ ਵੀ ਰੱਬਾ ਕਿਵੇਂ ਆਪਣੇ ਸੇਵਕ ਇੰਨੇ ਦੁੱਖ ਆਏ ਪਏ ਐ ਅੰਦਰੋਂ ਕਿੰਨਾ ਖੁਸ਼ ਰਹਿੰਦਾ ਹੈ ਹੈਰਾਨੀ ਦੀ ਗੱਲ ਨਹੀਂ ਵੀ ਬਾਕੀ ਤੇ ਸਾਰੇ ਮਾਰਦੇ ਨੇ ਚੀਕਾਂ ਇਹਦੇ ਕੋਲ ਇੰਨੇ ਦੁੱਖ ਆ ਕੇ ਫਿਰ ਵੀ ਖੁਸ਼ ਖੁਸ਼ ਰਹਿੰਦਾ ਹੈ ਇਹ ਕਦੇ ਦੁਖੀ ਹੁੰਦਾ ਹੀ ਨਹੀਂ ਇਹ ਬੰਦੇ ਤੇ ਇੰਨੇ ਦੁੱਖ ਆ ਕੇ ਵੀ ਦੁਖੀ ਨਹੀਂ ਹੁੰਦਾ ਹੈ ਖੁਸ਼ ਕਿਵੇਂ ਰਹਿੰਦਾ ਖਿੜਿਆ ਕਿਵੇਂ ਰਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖ ਕੇ ਬੰਦਾ ਸੋਚਦਾ ਹੀ ਹੋਊ ਫਿਰ ਵੀ ਮਹਾਰਾਜ ਤਾਂ ਹੀ ਤੇ ਪੁੱਛਦੇ ਆ ਜਿਹੜੇ ਉਹ ਭਾਈ ਦਇਆ ਸਿੰਘ ਵਰਗੇ ਪੁੱਛਦੇ ਨਹੀਂ ਦਇਆ ਸਿੰਘ ਨੇ ਪੁੱਛਿਆ ਕਹਿੰਦਾ ਸੱਚੇ ਪਾਤਸ਼ਾਹ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭੰਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਾਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਵੀ ਕੰਨਿਆਂ ਤੇ ਕਿਵੇਂ ਪੈ ਗਏ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹੈਰਾਨੀ ਹੋਵੇ ਨਾ ਰੱਬ ਦੀ ਇਹ ਵਡਿਆਈ ਵੇਖ ਕੇ ਪਰਮਾਤਮਾ ਦਾ ਇਹ ਕਾਰਨਾਮਾ ਵੇਖ ਕੇ ਰੱਬ ਦੀ ਇਹ ਕਰਾਮਾਤ ਵੇਖ ਕੇ ਅਖੇ ਜੀ ਕਰਾਮਾਤ ਵਿਖਾਓ ਆਹ ਲੈ ਕਰਾਮਾਤ ਇੰਨੇ ਦੁੱਖ ਆ ਗਏ ਅੰਦਰ ਤੱਕ ਪਹੁੰਚਦਾ ਹੀ ਕੋਈ ਨਹੀਂ ਇਤੋਂ ਵੱਡੀ ਕਰਾਮਾਤ ਕੀ ਵੇਖੇਗਾ ਵੇਖ ਲੈ ਕਰਾਮਾਤ ਕੰਨਿਆਂ ਤੇ ਪੈ ਕੇ ਖੁਸ਼ ਰਹਿਣਾ ਕਰਾਮਾਤ ਨਹੀਂ ਅੰਦਰ ਜਾ ਕੇ ਹੀ ਨਹੀਂ ਨੀਂ ਵਿੱਚ ਖੜ ਕੇ ਸਾਹਿਬਜ਼ਾਦੇ ਉਹਨਾਂ ਦੀਆਂ ਚੱਪਣੀਆਂ ਲਾਤੀਆਂ ਫਿਰ ਵੀ ਕਹਿੰਦੇ ਹੋਰ ਕਰ ਲੈ ਵਜੀਦਿਆ ਜੋ ਕਰਨਾ ਹੈ ਤੇ ਕਰਾਮਾਤ ਨਹੀਂ ਵੀ ਸੁਰਤ ਤੱਕ ਤੇ ਜਾ ਹੀ ਨਹੀਂ ਰਿਹਾ ਦੁੱਖ ਜਾ ਖੜਾ ਕੌਣ ਹੈ ਇਹਨਾਂ ਦੇ ਵਿਚਾਲੇ ਆਹ ਕਰਾਮਾਤ ਹੈ ਹੋਰ ਕੀ ਹੈ ਐ ਨਹੀਂ ਵੀ ਛੂਹ ਕਰਕੇ ਬੰਦਾ ਉੱਡ ਗਿਆ ਜੀ ਐ ਹੋ ਗਿਆ ਇਹ ਕਰਾਮਾਤਾਂ ਨਹੀਂ ਅੰਦਰ ਕਰਾਮਾਤ ਤੇ ਰੋਜ਼ ਹੀ ਵਰਤਦੀ ਹੈ ਲੈ ਅੱਜ ਤੂੰ ਜੁੜ ਜਾ ਗੁਰਬਾਣੀ ਦੇ ਸੱਚੇ ਗਿਆਨ ਨਾਲ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਪਰਮਾਤਮਾ ਨਾਲ ਜੁੜ ਜਾ ਅੱਜ ਕਰਾਮਾਤ ਵਾਪਰ ਜੂ ਘਰੇ লাশ ਪਈ ਹੋਈ ਫਿਰ ਵੀ ਲੋਕਾਂ ਨੂੰ ਚੁੱਪ ਕਰਾਉਂਦਾ ਫਿਰੇਗਾ ਕੋਈ ਨਹੀਂ ਭਾਈ ਸਾਹਿਬ ਨਹੀਂ ਜਾਣਾ ਅੱਜ ਵਰਤ ਜੂ ਕਰਾਮਾਤ ਵੇਖ ਲੈ ਤੇ ਕਿਰਪਾ ਕਰਕੇ ਕਰਾਮਾਤਾਂ ਹੁੰਦੀਆਂ ਸੀ ਅੱਜ ਕਿਉਂ ਨਹੀਂ ਅੱਜ ਵੀ ਹੈ ਨੇ ਆ ਸਹੀ ਗੱਲ ਜੇ ਕਿਤੇ ਇਹ ਟੈਕਨੀਕ ਮੈਥਡ ਜੁਗਤ ਢੰਗ ਤਰੀਕਾ ਜੋ ਮਰਜ਼ੀ ਕਹਿ ਲਓ ਗੁਰਬਾਣੀ ਤੋਂ ਜੇ ਇਹ ਗੱਲਾਂ ਸਮਝ ਆ ਜਾਣ ਤੇ ਅੱਜ ਤਜਰਬੇ 'ਚ ਆ ਜਾਣਗੀਆਂ ਸਾਡੇ ਐਕਸਪੀਰੀਅੰਸ ਵਿੱਚ ਆਉਣਗੀਆਂ ਕਿ ਘਰ 'ਚ লাশ ਪਈ ਹੋਊ ਬੰਦਾ ਇੰਨਾ ਰੱਬ ਨਾਲ ਜੁੜਿਆ ਕਹਿੰਦਾ ਜਾਣਾ ਹੈ ਯਾਰ ਨਿਯਮ ਨੇ ਪਰਮਾਤਮਾ ਦੇ ਮਰਨਾ ਸੀ ਇੱਕ ਦਿਨ ਦੂਜਿਆਂ ਨੂੰ ਜਾ ਕੇ ਚੁੱਪ ਕਰਾਉਂਦਾ ਫਿਰਦਾ ਹੈ ਲੋਕਾਂ ਨੂੰ ਚੁੱਪ ਕਰਾਉਂਦਾ ਹੈ ਆ ਥੋੜੇ ਦਿਨ ਪਹਿਲਾਂ ਸਾਡੇ ਪ੍ਰਚਾਰਕ ਵੀਰਾਂ ਵਿੱਚ ਇੱਕ ਪ੍ਰਚਾਰਕ ਸੱਜਣ ਦੇ ਕੀਰਤਨ ਕਰਦੇ ਆ ਬੇਅੰਤ ਸਿੰਘ ਸਾਡੇ ਜਥੇ ਵਿੱਚ ਨੇ ਤੇ ਉਹਨਾਂ ਦੇ ਘਰ ਵਾਲੀ ਬੀਬੀ ਚੜ੍ਹਾਈ ਕਰ ਗਈ ਪੁੱਤ ਨੂੰ ਪਤਾ ਲੱਗ ਗਿਆ ਨਾਲ ਹੀ ਮਾਂ ਦੇ ਪਿਆਰ ਆ ਕਹਿੰਦਾ ਰੌਲਾ ਪਾ ਕੇ ਕੀ ਕਰ ਲਾਂਗੇ ਚੀਕਾਂ ਮਾਰ ਕੇ ਕੀ ਹੋਊ ਉਸ ਤੋਂ ਬਾਅਦ ਮਾਂ ਨੂੰ ਮੱਥਾ ਟੇਕ ਕੇ ਐ ਘੁੱਟ ਕੇ ਛਾਤੀ ਨਾਲ ਲਾ ਕੇ ਐਗਜ਼ਾਮ ਦੇਣ ਚਲਿਆ ਗਿਆ ਬਹੁਤ ਪਿਆਰ ਕਰਦਾ ਸੀ ਕੱਲਾ ਕੱਲਾ ਮਾਂ ਪਿਓ ਦਾ ਪੁੱਤ ਹੈ ਮਾਂ ਵੀ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਮੈਂ ਉਹਦੇ ਘਰੇ ਗਿਆ ਜਿਵੇਂ ਬਹਿਣ ਜਾਈਦਾ ਆਪਾਂ ਵੀ ਦੁੱਖ ਹੋਇਆ ਵੀ ਜਾ ਕੇ ਆਈਏ ਮੈਂ ਘਰੇ ਮਿਲਣ ਗਿਆ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਇਹ ਤੇ ਐਗਜ਼ਾਮ ਦੇਣ ਚਲਿਆ ਗਿਆ ਨਾ ਇਹ ਰੋਇਆ, ਸਾਰਿਆਂ ਨੂੰ ਚੁੱਪ ਕਰਾਇਆ ਉਹਨੇ, ਸ਼ਾਂਤ ਰਹੋ, ਭੈਣ ਨੂੰ ਬਾਹਰ ਜਾ ਕੇ ਮਿਲਿਆ, ਭੈਣ ਐਦਾਂ ਨਾ ਹੁਣ ਕਰੀ, ਵਿਆਹੀ ਹੋਈ ਹੈ ਭੈਣ, ਵੀ ਵੇਖੀ ਹੁਣ ਐ ਰੋਈ ਨਾ, ਰੋ ਕੇ ਕੀ ਹੋ ਜੂ। ਤੇ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੋਈ, ਐਗਜ਼ਾਮ ਦੇਣ ਗਿਆ, ਉੱਥੇ ਵੀ ਲਾਈਨ 'ਚ ਖੜਾ ਰਿਹਾ, ਨਾਲ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹਦੇ ਨਾਲ ਇੱਡੀ ਘਟਨਾ ਵਾਪਰ ਗਈ। ਸ਼ਾਮ ਨੂੰ ਘਰੇ ਆ ਗਿਆ, ਮੈਨੂੰ ਉਹਨਾਂ ਨੇ ਸਾਰੀ ਗੱਲ ਦੱਸੀ, ਸਾਰਿਆਂ ਨੂੰ ਕਮਰੇ 'ਚੋਂ ਬਾਹਰ ਕੱਢ ਕੇ ਮੈਨੂੰ ਕਹਿੰਦਾ ਇਕੱਲਿਆਂ ਨਾਲ ਗੱਲ ਕਰਨੀ, ਮੈਂ ਕਰ ਲੈ। ਇੱਕ ਘੰਟਾ ਮੇਰੇ ਨਾਲ ਉਹਨੇ ਇਦਾਂ ਦੀਆਂ ਗੱਲਾਂ ਕੀਤੀਆਂ, ਮਾਫ ਕਰਨਾ, ਜਿਹੜੀਆਂ ਵੱਡੇ ਤੋਂ ਵੱਡੇ ਗਿਆਨੀਆਂ ਨੂੰ ਵੀ ਨਹੀਂ ਪਤਾ। ਸਿੱਧਾ ਜਿਹਾ ਮੁੰਡਾ ਘਰ 'ਚ ਬਹਿਣਾ, ਇਹੋ ਜਿਹੀਆਂ ਗੱਲਾਂ ਉਹਨੇ ਪੁੱਛੀਆਂ, ਕਈ ਕੁਐਸਚਨ ਪੁੱਛੇ, ਕਈ ਗੱਲਾਂ ਜਦੋਂ ਉਹਨੇ ਆਪਣੇ ਐਕਸਪੀਰੀਅੰਸ ਦੱਸੇ, ਮੈਂ ਹੈਰਾਨ ਹੋ ਗਿਆ ਵੇਖ ਕੇ, ਮੈਂ ਕਿਹਾ ਹੱਦ ਹੋ ਗਈ, ਇੰਨਾ ਪਤਾ ਇਹਨੂੰ, ਚੁੱਪ ਰਹਿੰਦਾ ਬਸ, ਸ਼ਾਂਤ। ਇਹ ਕਰਾਮਾਤ ਤੇ ਅੱਜ ਵੀ ਵਾਪਰਦੀ ਹੈ ਭਾਈ, ਜਿਹੜੀ ਅਸਲੀ ਹੈ, ਚਿੱਤ ਦੇ ਨੇੜੇ ਆਉਂਦਾ, ਤੇਰੇ ਦਿਮਾਗ ਦੇ ਨੇੜੇ, ਤੇਰੇ ਮਨ ਦੇ ਨੇੜੇ ਆਉਣਾ ਉਹਨੇ, ਹੈਰਾਨੀ ਹੋਊ ਨਹੀਂ। ਦਇਆ ਸਿੰਘ ਪੁੱਛਦਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਬੜਾ ਹੈਰਾਨ ਹਾਂ, ਵੀ ਕੰਡਿਆਂ ਦੀ ਸੇਜ ਵਿਛਾ ਕੇ ਕਿੱਦਾਂ ਪੈ ਗਏ ਤੁਸੀਂ, ਤੁਸੀਂ ਤੇ ਸੋਲ, ਤੁਸੀਂ ਤੇ ਇੰਨੇ ਚਾਵਾਂ ਨਾਲ ਪਾਲਿਆ ਤੁਹਾਨੂੰ, ਤੇ ਇੰਨਾ ਸੋਲ ਮਾਂ ਪਿਓ ਨੇ ਬਚਪਨ ਵਿੱਚ ਕਿੰਨੇ ਪਿਆਰ ਨਾਲ ਪਾਲਿਆ, ਵੀ ਤੁਸੀਂ ਤੇ ਐ ਕੰਡਿਆਂ ਤੇ ਪਏ ਔਰ ਹੱਸਦੇ ਖੇਡਦੇ। ਫਿਰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਵੀ ਸੱਚੇ ਪਾਤਸ਼ਾਹ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਮੈਂ ਤੇ ਹੈਰਾਨ ਹਾਂ, ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ, ਪਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ, ਪਹਿਲਾਂ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਐ, ਪਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ, ਜੀ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਪਹਿਲਾਂ ਵਿੱਚ ਕੰਡਿਆਂ ਤੇ ਨੀਂਦ ਕਿਵੇਂ ਆਈ, ਪਹਿਲਾਂ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ, ਉਹ ਪਹਿਲਾਂ ਵਿੱਚ ਰਹਿਣ ਵਾਲਿਆ ਜੀ ਕੰਡਿਆਂ ਤੇ ਨੀਂਦ ਕਿਵੇਂ ਆਈ। ਜੀ ਪਹਿਲਾਂ ਵਿੱਚ ਰਹਿਣ ਵਾਲਿਆ ਪਹਿਲਾਂ ਵਿੱਚ ਵੀ ਰਹਿਣ ਵਾਲਿਆ ਜੀ ਰਹਿਣ ਵਾਲਿਆ ਪਹਿਲਾਂ ਵਿੱਚ ਸੀ ਰਹਿਣ ਵਾਲਿਆ ਪਹਿਲਾਂ ਵਿੱਚ ਵੀ ਰਹਿਣ ਵਾਲਿਆ ਰਹਿਣ ਵਾਲਿਆ ਪਹਿਲਾਂ ਜੀ ਕੰਡਿਆਂ ਤੇ ਨੀਂਦ ਕਿਵੇਂ ਆਈ ਪਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਪਹਿਲਾਂ ਵਿੱਚ ਰਹਿਣ ਵਾਲਿਆ ਪਹਿਲਾਂ ਵਿੱਚ ਦਿਆਂ ਤੇ ਕਿਵੇਂ ਮਾਰਿਆ ਆਸਣ ਲਾ ਲਿਆ ਤੇ ਹੈਰਾਨੀ ਇਸ ਗੱਲ ਦੀ ਵੀ ਚੜ੍ਹਦੀ ਕਲਾ ਆ ਸਾਡੇ ਵਰਗੇ ਤੇ ਕਈ ਹਰੇਕ ਪੁੱਛਦਾ ਹਾਂਜੀ ਕੀ ਹਾਲ ਚੜ੍ਹਦੀ ਕਲਾ ਜੀ ਬਹੁਤ ਚੜ੍ਹਦੀ ਕਲਾ ਇਹ ਤੇ ਆਮ ਬਣ ਗਿਆ ਸ਼ਬਦ ਚੜ੍ਹਦੀ ਕਲਾ ਦਾ ਅਰਥ ਪੁੱਛਣਾ ਗੁਰੂ ਗੋਬਿੰਦ ਸਿੰਘ ਤੋਂ ਪੁੱਛੋ ਆ ਚੜ੍ਹਦੀ ਕਲਾ ਇਹੋ ਜਿਹੇ ਹਾਲਾਤ ਵਿੱਚ ਵੀ ਚੜ੍ਹਦੀ ਕਲਾ ਉਦਾਂ ਤੇ ਸਦਾ ਹੀ ਕਹਿ ਦਿੰਦੇ ਆ ਚੜ੍ਹਦੀ ਕਲਾ ਪਰ ਸਦਾ ਹੀ ਇਹ ਕਹਿਣਾ ਜੋ ਮਰਜ਼ੀ ਹੋਈ ਜਾਏ ਬਾਹਰ ਜੋ ਮਰਜ਼ੀ ਹੁੰਦਾ ਰਹੇ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਰਹਿਣਾ ਇਹ ਹੈ ਅਸਲ 'ਚ ਚਿੱਤ ਰੱਬ ਨਾਲ ਲੱਗ ਜਾਣਾ ਇਹੀ ਤੇ ਹੈਰਾਨੀ ਹੋਈ ਜਾਂਦੀ ਹੈ ਮਨ ਬਿਲਾਸ ਭਏ ਸਾਹਿਬ ਰੱਬ ਦੇ ਅਚਰਜ ਕੌਤਕ ਵੇਖ ਵੇਖ ਅਚਰਜ ਦੇਖ ਵਡਾਈ ਲਸੋ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਮੇਰਿਆ ਮਨਾ ਤੂੰ ਵੀ ਉਹਨੂੰ ਚੇਤੇ ਕਰ ਲੈ ਅਗਲੀ ਪੰਗਲੀ ਸੁਣੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਉਹ ਪੈਜ ਰੱਖਦਾ ਸਦਾ ਹੀ ਕੋਈ ਗੱਲ ਅਧੂਰੀ ਰਹਿਣ ਨਹੀਂ ਦਿੰਦਾ ਉਹਨੂੰ ਸਿਮਰ ਫਿਰ ਤੂੰ ਵੀ ਮਨਾ ਸਿਮਰ ਸਿਮਰ ਕੇ ਆਨੰਦ ਲੈ ਤੂੰ ਵੀ ਜਿਹੜਾ ਆਨੰਦ ਕਦੇ ਕਲਗੀ ਵਾਲੇ ਸੱਚੇ ਪਾਤਸ਼ਾਹ ਨੇ ਲਿਆ ਤੇ ਤੂੰ ਵੀ ਲੈ ਜਿਹੜਾ ਆਨੰਦ ਅੱਜ ਵੀ ਮਿਲ ਸਕਦਾ ਕਿਤੇ ਨਹੀਂ ਗਿਆ ਜਿਹੜਾ ਤਵੀ ਤੇ ਬਹਿ ਕੇ ਵੀ ਆਨੰਦ ਲਿਆ ਉਹਨੂੰ ਜੁੜ ਕੇ ਗੁਰੂ ਅਰਜਨ ਸੱਚੇ ਪਾਤਸ਼ਾਹ ਭਾਈ ਦਿਆਲਾ ਜੀ ਵਰਗਿਆਂ ਨੇ ਦੇਗ 'ਚ ਬਹਿ ਕੇ ਵੀ ਉਹ ਆਨੰਦ ਲਿਆ ਤੇ ਨਾ ਸਾਨੂੰ ਕੋਈ ਅੱਜ ਦੇਗ 'ਚ ਭਾਵੇ ਨਾ ਕੋਈ ਸਾਨੂੰ ਕੰਡਿਆਂ ਤੇ ਪਾਵੇ ਨਾ ਕੋਈ ਸਾਡੀ ਖੋਪੜੀ ਲਾਵੇ ਨਾ ਸਾਨੂੰ ਕੋਈ ਚਰਖੜੀ ਤੇ ਚਾੜੇ ਘੱਟ ਤੋਂ ਘੱਟ ਜਿੱਦਾਂ ਦੀ ਜ਼ਿੰਦਗੀ ਜਿਉ ਰਹੇ ਹਾਂ ਇਹਦੇ 'ਚ ਤੇ ਆਨੰਦ ਲੈ ਲਾਂ ਅੱਜ ਤੇ ਹੈ ਹੀ ਨਹੀਂ ਆਨੰਦ ਸਾਡੀ ਜ਼ਿੰਦਗੀ 'ਚ ਕਿੱਥੇ ਸਾਰੀਆਂ ਸੁੱਖ ਸਹੂਲਤਾਂ ਹੈ ਪਰ ਖੁਸ਼ੀ ਕੋਈ ਨਹੀਂ ਆਨੰਦ ਕੋਈ ਨਹੀਂ ਖੇੜਾ ਤੇ ਜਦੋਂ ਸਤਿਗੁਰੂ ਦੀ ਬਾਣੀ ਨਾਲ ਸੱਚੇ ਗਿਆਨ ਨਾਲ ਬੰਦਾ ਜੁੜਦਾ ਫਿਰ ਅੰਦਰ ਅੰਦਰ ਆਨੰਦ ਆਉਂਦਾ ਸਦਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਦੋਂ ਜਦੋਂ ਸੱਚਾ ਗਿਆਨ ਪ੍ਰਾਪਤ ਕਰ ਲਿਆ ਹੁਣ ਗੱਲ ਸਮਝ ਆਊ ਨਾ ਵੇਖੋ ਬਿਗਨ ਬਿਨਾਸ਼ ਸਭ ਦੁੱਖ ਨਾਸ ਕਦੋਂ ਤੋਂ ਭਲਾ ਸਤਿਗੁਰ ਨਾਮ ਮਤਲਬ ਪਰਮਾਤਮਾ ਦੀ ਹੋਂਦ ਹੋਂਦ ਦਾ ਅਹਿਸਾਸ ਹੋ ਗਿਆ ਹੁਣ ਸਤਿਗੁਰ ਨਾਮ ਦੇ ਰੜਾਇਆ ਬਿਠਾਤਾ ਦਿਮਾਗ ਖੋਏ ਪਾਪ ਭਏ ਸਭ ਪਾਪ ਪਵਿੱਤਰਤਾ ਆ ਗਈ ਜ਼ਿੰਦਗੀ ਵਿੱਚ ਵਕਾਰ ਖਤਮ ਹੋ ਗਏ ਜਨ ਨਾਨਕ ਸੁਖ ਘਰ ਆਇਆ ਹਿਰਦਾ ਸ਼ਾਂਤ ਹੋ ਗਿਆ ਇਹ ਤੇ ਕਿਰਪਾ ਕਿਵੇਂ ਹੋਈ ਸੀ ਜੀ ਫਿਰ ਪਿੱਛੇ ਤੋਂ ਸ਼ਬਦ ਜਦੋਂ ਆਪਾਂ ਪੜ੍ਹਦੇ ਆ ਗੁਰਪੂਰੇ ਕਿਰਪਾ ਧਾਰੀ ਗੁਰੂ ਦੀ ਮਿਹਰ ਹੋ ਗਈ ਲੋਚਾ ਪੂਰੀ ਹੋ ਗਈ ਪ੍ਰਭ ਪੂਰੀ ਲੋਚ ਹਮਾਰੀ ਅੱਗੇ ਬਾਰ ਬਾਰ ਦੇ ਸੁੱਖਾਂ ਨੂੰ ਵੇਖਦੇ ਸੀ ਬਾਹਰਲਾ ਸੁੱਖ ਬਾਹਰ ਦਾ ਦੁੱਖ ਪਰ ਹੁਣ ਆਪਣੇ ਘਰ 'ਚ ਆ ਗਏ ਵੀ ਤੇਰੇ ਅੰਦਰ ਵਾਲਾ ਸੁੱਖ ਵੇਖ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁੱਖ ਪਾਏ ਹੁਣ ਬਾਹਰ ਵਾਲੇ ਘਰ ਬਾਰੇ ਨਹੀਂ ਸੋਚਦੇ ਹੁਣ ਤੇ ਅੰਦਰ ਵਾਲੇ ਘਰ ਦੀ ਗੱਲ ਚੱਲ ਪਈ ਨਾ ਚਿੱਤ ਦੀ ਗੱਲ ਚੱਲ ਪਈ ਪ੍ਰਭ ਸਿਉ ਲਾ ਕਰੇ ਹੋਵੇ ਨਾ ਚੀਤ ਦੀ ਗੱਲ ਹੈ ਨਾ ਹੁਣ ਬਾਹਰ ਵਾਲੀਆਂ ਗੱਲਾਂ ਨਹੀਂ ਨਾ ਰਹੀਆਂ ਹੁਣ ਤੇ ਚਿੱਤ ਲੱਗ ਗਿਆ ਗ੍ਰਹਿ ਦੀ ਗੱਲ ਹੋਣ ਲੱਗ ਗਈ ਨਾ ਪਹਿਲਾਂ ਅਸੀਂ ਬਾਹਰ ਬਾਹਰ ਹੀ ਫਿਰੀ ਜਾਂਦੇ ਸੀ ਬਾਹਰਲਾ ਸੁੱਖ ਲੱਭਦੇ ਸੀ ਹੁਣ ਵੇਖਦੇ ਹਾਂ ਯਾਰ ਅੰਦਰ ਦਾ ਵੇਖੋ ਨਾ ਪਿਆਰਿਓ ਸਾਡੀ ਸਾਰਿਆਂ ਦੀ ਜਿਹੜੀ ਦੌੜ ਹੈ ਉਹ ਹੈ ਪੈਸੇ ਦੀ ਪਰ ਚਾਹੀਦੀ ਹੈ ਵੀ ਖੁਸ਼ੀ ਖੇੜਾ ਆਨੰਦ ਆਨੰਦ ਰਵੇ ਜੀ ਭਾਵੇਂ 10,000 ਨਾਲ ਰਵੇ ਭਾਵੇਂ ਲੱਖ ਨਾਲ ਰਵੇ ਆਨੰਦ ਰਵੇ ਕਈ ਵਾਰੀ ਬੰਦਾ ਕਰੋੜਾਂ ਪਤੀ ਹੋ ਜਾਂਦਾ ਪਰ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਸਾਡੀ ਜਿਹੜੀ ਮੰਜ਼ਿਲ ਹੈ ਉਹ ਆਨੰਦ ਚਾਹੀਦੀ ਹੈ ਖੇੜਾ ਚਾਹੀਦੇ ਖੁਸ਼ੀ ਲੱਭਣਾ ਸੀ ਲੱਭਣੀ ਸੀ ਖੁਸ਼ੀ ਲੱਭਦਾ ਬੰਦਾ ਪੈਸਾ ਸਹੂਲਤਾਂ ਪ੍ਰਾਪਤ ਕਰ ਲਓ ਵੱਧ ਤੋਂ ਵੱਧ ਸਹੂਲਤਾਂ ਆ ਜਾਣਗੀਆਂ ਫਿਰ ਆਨੰਦ ਆਜੂ ਭਲਾ ਤੁਸੀਂ ਦੱਸੋ ਵੀ ਪਹਿਲੇ ਸਮਿਆਂ ਦੇ ਵਿੱਚ ਆ ਸਹੂਲਤਾਂ ਹੁੰਦੀਆਂ ਸੀ ਨਾ ਗੱਡੀਆਂ ਹੁੰਦੀਆਂ ਸੀ ਨਾ ਲਾਈਟ ਹੁੰਦੀ ਸੀ ਪਰ ਸਾਡੇ ਨਾਲੋਂ ਲੋਕ ਜ਼ਿਆਦਾ ਆਨੰਦ 'ਚ ਰਹਿੰਦੇ ਸੀ ਸਹੂਲਤਾਂ ਵਧਣ ਨਾਲ ਕੋਈ ਆਨੰਦ ਵੱਧ ਗਿਆ? ਸਹੂਲਤ ਵਧਣ ਨਾਲ ਤੇ ਵਧਣੇ ਚਾਹੀਦੇ ਸੀ, ਆਨੰਦ ਕੋਈ ਆਨੰਦ ਨਹੀਂ ਵਧਿਆ। ਅਸਲ ਵਿੱਚ ਆਨੰਦ ਹੋਵੇ, ਖੁਸ਼ੀ ਹੋਵੇ, ਸਾਡੀ ਜ਼ਿੰਦਗੀ 'ਚ ਖੇੜਾ ਰਹਿਣਾ ਚਾਹੀਦਾ ਹੈ। ਜਿਵੇਂ ਆਮ ਕਹਿੰਦੇ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹ ਪੈਸਾ, ਉਹ ਮਟੀਰੀਅਲ, ਉਹ ਪਦਾਰਥ ਕਰਨਾ ਕੀ ਹੈ ਕਿ ਬੰਦੇ ਦੇ ਮਨ ਦਾ ਆਨੰਦ ਹੀ ਚਲਿਆ ਜਾਏ, ਅੰਦਰ ਦਾ ਸੁੱਖ ਹੀ ਖਤਮ ਹੋ ਜਾਏ। ਜੇ ਮਨ ਦਾ ਸੁੱਖ ਨਾ ਰਵੇ, ਅੰਦਰ ਦਾ ਖੇੜਾ ਨਾ ਰਵੇ, ਤੇ ਬਾਹਰਲੇ ਪਦਾਰਥ ਨੂੰ ਕੀ ਕਰੋਗੇ ਤੁਸੀਂ, ਮਟੀਰੀਅਲ ਕੀ ਕਰਨਾ ਫਿਰ? ਤਾਂ ਕਰਕੇ ਅੱਗੇ ਤੇ ਬਾਰ ਬਾਰ ਹੀ ਸੋਚਦੇ ਹੁੰਦੇ ਸੀ, ਮੈਂ ਹੁਣ ਸੋਚਣ ਲੱਗੇ ਹਾਂ ਵੀ ਮਨ ਮੇਰਾ ਖੁਸ਼ ਹੈ, ਮਨ ਖਿੜਿਆ ਹੋਇਆ ਭਲਾ, ਅੰਦਰ ਦਾ ਖੇੜਾ ਤੇ ਨਹੀਂ ਖਰਾਬ ਹੋ ਗਿਆ, ਅੰਦਰ ਦੀ ਖੁਸ਼ੀ ਤੇ ਨਹੀਂ ਕਿਤੇ ਖਤਮ ਹੋ ਗਈ। ਹੁਣ ਮੈਂ ਹਰ ਵੇਲੇ ਅੰਦਰ ਦੇ ਬਾਰੇ ਸੋਚਦਾ, ਆਪਣੇ ਅਸਲੀ ਘਰ ਬਾਰੇ, ਜ਼ਮੀਰ ਜਾਗਦੀ ਹੈ, ਹੁਣ ਅੰਦਰ ਖੁਸ਼ ਹੈ ਇਹਦੇ ਬਾਰੇ ਸੋਚਦਾ। ਪਹਿਲਾਂ ਬਸ ਬਾਹਰਲੇ ਸੁੱਖਾਂ ਨੂੰ ਵੇਖਦੇ ਸੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤ ਹੋ ਰਾਮ ਨਾਮ ਨਿਸਤਰੀਏ। ਨਿਸਤਾਰਾ ਜਿਹੜਾ ਹੈ ਨਾ, ਪਰਮਾਤਮਾ ਦੀ ਹੋਂਦ ਨਾਲ ਜੁੜ ਗਈ ਹੈ, ਰਮਿਆ ਹੋਇਆ ਰਾਮ ਉਹਦੀ ਹੋਂਦ, ਰਾਮ ਨਾਮ ਨਿਸਤਰੀਏ, ਨਿਸਤਾਰਾ ਹੈ ਸਾਡਾ ਉਹਦੇ ਚ, ਉਠਤ ਬੈਠਤ ਹਰ ਹਰ ਧਿਆਈਏ, ਅਨਦਿਨ ਸੋ ਕਿਰਤ ਕਰੀਏ। ਇਹੀ ਸੱਚੀ ਕਿਰਤ ਹੈ, ਇਹ ਕਰਿਆ ਕਰ, ਇਹ ਚੰਗਾ ਕੰਮ ਹੈ। ਉਹਨੂੰ ਹਰ ਵੇਲੇ ਉੱਠਦਿਆਂ ਬਹਿੰਦਿਆਂ ਹਰ ਜਗ੍ਹਾ ਹਰ ਥਾਂ ਹਰ ਸਮੇਂ ਧਿਆਨ ਵਿੱਚ ਰੱਖਿਆ ਕਰ। ਲੋ ਅੱਗੇ ਸੁਣੋ ਭਗਤੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਆ ਮਾਰਗ ਹੈ, ਆ ਹੈ ਸੰਤ ਕਾ ਮਾਰਗ, ਆ ਧਰਮ ਦਾ ਜਿਹੜਾ ਪਰਮਾਤਮਾ ਦੇ ਨਿਯਮਾਂ ਨੂੰ ਜਿਹੜਾ ਸਮਝਣਾ, ਇਹ ਅਸਲ ਪੌੜੀ ਹੈ, ਤੇ ਕੋਈ ਵਿਰਲਾ ਇਸ ਰਾਹ ਤੇ ਤੁਰਦਾ ਹੈ। ਕੋ ਵਿਰਲਾ ਕੋ ਵਡ ਭਾਗੀ ਪਾਏ। ਕੋਟ ਜਨਮ ਕੇ ਕਿਲ ਵੇਖੂ ਨਾ ਸੇ, ਹਰ ਚਰਣੀ ਚਿਤ ਲਾਏ। ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਖਤਮ ਹੋ ਜਾਂਦੇ ਆ ਜਦੋਂ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਲੱਗਦਾ। ਰੱਬ ਦੇ ਚਰਨ ਕਿਹੜੇ ਹੋਏ? ਰੱਬ ਦੀ ਹੋਂਦ, ਪਰਮਾਤਮਾ ਦੀ ਹੋਂਦ ਹੀ ਰੱਬ ਦੇ ਚਰਨ ਨੇ। ਪਰਮਾਤਮਾ ਦੇ ਚਰਨ, ਪਰਮਾਤਮਾ ਦੀ ਹੋਂਦ ਉਹ ਹੈ, ਉਹਦੇ ਨਾਲ ਚਿੱਤ ਲੱਗੇ, ਹਰ ਚਰਨੀ ਚਿੱਤ ਲਾਏ, ਤੇ ਮਨਾ ਸਦਾ ਉਹਦੀ ਉਸਤਤੀ ਕਰਿਆ ਕਰ। ਹਾਂਜੀ, ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰੱਖੀ। ਜਿਹਨੇ ਆਪਣੀ ਤਾਕਤ ਇਹ ਸਾਰੇ ਪਾਸੇ ਟਿਕਾਈ ਹੋਈ ਹੈ ਉਹਦੀ ਉਸਤਤ ਕਰਿਆ ਕਰ, ਰੱਬ ਨਾਲ ਚਿੱਤ ਜੋੜ। ਬਸ ਗੁਰੂ ਜੀ ਕਹਿਣ ਦਾ ਭਾਵ ਇਹ ਆ ਵੀ ਪਰਮਾਤਮਾ ਨਾਲ ਚਿੱਤ ਜੋੜ, ਇਦਾਂ ਜੋੜਦੇ ਆ ਜਿਵੇਂ ਹੁਣ ਲਾਸਟ ਪੰਕਤੀਆਂ ਵੀ ਵਿਘਨ ਵਿਨਾਸ਼ਨ ਸਭ ਤੋਂ ਖੁਨਾਸਨ, ਇਦਾਂ ਦ੍ਰਿੜ ਕਰਾਉਂਦੇ ਆ, ਦਿਮਾਗ ਚ ਪਾਉਂਦੇ ਆ, ਦ੍ਰਿੜਾਉਣਾ ਇਹਨੂੰ ਕਹਿੰਦੇ ਆ ਵੀ ਉਹਦੀ ਉਸਤਤ ਕਰਿਆ ਕਰ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕੱਲ ਰਾਖੀ। ਅੱਗੇ ਜੀ ਜੰਤ, ਜੀ ਜੰਤ ਸਭ ਭੇ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਤਿਗੁਰ ਦੀ ਸੱਚੀ ਸਿੱਖਿਆ ਸੁਣ ਕੇ ਕਹਿੰਦੇ ਸਭ ਪਵਿੱਤਰ ਹੋ ਜਾਂਦੇ ਆ, ਇਸ ਗੱਲ ਦੀ ਗਰੰਟੀ ਹੈ ਵੀ ਪਵਿੱਤਰਤਾ ਆ ਜਾਂਦੀ ਹੈ ਜੇ ਬੰਦਾ ਸਤਿਗੁਰ ਦੀ ਸੱਚੀ ਸਿੱਖਿਆ ਮੰਨ ਕਰਕੇ ਸੁਣੇ, ਫਿਰ ਗੱਲ ਬਣ ਸਕਦੀ ਹੈ। ਸੋ ਅੱਗੇ ਲਾਸਟ ਪੰਕਤੀਆਂ ਆਪਾਂ ਪੜ੍ਹ ਹੀ ਲਈਆਂ, ਪੜ੍ਹੋ। ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਪਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਬਸ ਅੰਦਰ ਜਿਹੜਾ ਨਾ ਸੁਖੀ ਰਹਿੰਦਾ ਫਿਰ, ਜਿਵੇਂ ਭਾਈ ਮਨੀ ਸਿੰਘ ਵਰਗਿਆਂ ਦਾ ਬੰਦ ਬੰਦ ਕਟਾਉਣ ਤੇ ਵੀ ਅੰਦਰ ਵਾਲਾ ਖੇੜਾ ਨਹੀਂ ਖਤਮ ਹੁੰਦਾ, ਬਾਹਰ ਜੋ ਮਰਜ਼ੀ ਹੁੰਦਾ ਰਵੇ ਅੰਦਰ ਤੱਕ ਕੋਈ ਅਸਰ ਨਹੀਂ ਪਹੁੰਚਦਾ। ਇਸ ਕਰਕੇ ਚਿੱਤ ਪਰਮਾਤਮਾ ਨਾਲ ਜੁੜੇ, ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋਣਾ ਹੀ ਅਸਲ ਵਿੱਚ ਨਾਮ ਨਾਲ ਜੁੜਨਾ। ਤਾਂ ਕਰਕੇ ਭਾਈ ਮੇਰਿਓ, ਵੀਰੋ, ਭਾਈਓ, ਭੈਣੋ, ਆਪਾਂ ਸਾਰੇ ਉਹਨੂੰ ਯਾਦ ਰੱਖਿਆ, ਵੀ ਭਾਈ ਜੇ ਗਲਤ ਕੰਮ ਕਰਾਂਗੇ ਨਤੀਜੇ ਗਲਤ ਹੀ ਹੋਣਗੇ। ਰੱਬ ਸਾਡਾ ਵੇਖਦਾ ਹੈ, ਉਹਦਾ ਕੈਮਰਾ ਫਿੱਟ ਹੈ ਸਾਡੇ ਸਾਰਿਆਂ ਤੇ, ਜੋ ਬੀਜਾਂਗੇ ਵੱਢਣਾ ਪੈਣਾ ਵਾਲਾ। ਐਦਾਂ ਐਦਾਂ ਆਪਣੇ ਆਪ ਨੂੰ ਨਾ ਸਟਰੋਂਗ ਕਰੀਏ ਵੀ ਉਹ ਹਰ ਵੇਲੇ ਵੇਖੇ, ਉਹਦੀ ਹੋਂਦ ਦਾ ਅਹਿਸਾਸ ਰਵੇ, ਸਦਾ ਰਵੇ, ਹਰ ਜਗ੍ਹਾ ਹਰ ਥਾਂ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਰਹਿਣਾ ਚਾਹੀਦਾ, ਉਹ ਵੇਖਦਾ ਹੈ ਬਸ। ਇਹ ਜੇ ਇਹ ਗੱਲ ਦਿਮਾਗ 'ਚ ਬਹਿ ਗਈ ਪੱਕੀ ਤੇ ਨਾਮ ਦੀ ਦਾਤ ਮਿਲ ਗਈ। ਇਹ ਹੈ ਨਾ ਜੀਵ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਲਓ, ਠੀਕ ਹੈ ਕਰਦੇ ਹੀ ਆ, ਸਾਰੇ ਬੜੇ ਬੰਦੇ ਕਰਦੇ ਆ, ਕਰ ਲਓ ਭਾਈ, ਪਰ ਮਨ ਕਰਕੇ ਜ਼ਰੂਰ ਫੀਲ ਕਰਨਾ ਵੀ ਉਹ ਹੈ। ਤਾਂ ਹੀ ਜੀਵ ਨਾਲ ਕੀਤਾ ਤੇਰਾ ਨਾ ਸਾਰਥਕ ਹੈ, ਚੰਗਾ ਲੱਗੂ। ਤੇ ਜੇ ਇਕੱਲਾ ਜੀਵ ਤੋਂ ਕਰਦਾ ਰਿਹਾ, ਮਨ ਨੇ ਮੰਨਿਆ ਨਾ, ਫਿਰ ਤੇ ਪਖੰਡੀ ਬਣ ਜਾਏਗੀ, ਫਿਰ ਤੇ ਕੱਚੇ ਗਿਣੇ ਜਾਵਾਂਗੇ ਵੀ ਕੱਚਾ ਹੈ ਬੰਦਾ, ਮਨ ਮੰਨਦਾ ਨਹੀਂ ਜੀਵ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਤੇ ਸਾਡਾ ਬਹੁਤਾ ਅੱਜ ਢੌਂਗੀਆਂ ਦਾ ਸਾਡੇ ਸਮਾਜ ਦਾ ਇਹ ਹਾਲ ਹੈ, ਬਾਹਰੋਂ ਲੋਕ ਬਹੁਤ ਧਰਮੀ ਬਣ ਗਏ ਪਰ ਅੰਦਰੋਂ ਕੋਈ ਧਰਮ ਨਹੀਂ, ਬਾਹਰੋਂ ਭੇਖ ਭੇਖ ਭੇਖ ਦਿਖਾਏ, ਜਗਤ ਕੋ ਲੋਗਨ ਕੋ ਬਸ ਕੀ, ਦੁਨੀਆਂ ਨੂੰ ਬਸ ਚ ਕਰਨ ਲਈ ਲੋਕਾਂ ਨੂੰ, ਹੁਣ ਆਮ ਹੀ ਭੇਖ ਹੀ ਹੈ। ਹੁਣ ਇੱਥੇ ਤੁਸੀਂ ਵੇਖਿਓ ਬਾਹਰ ਗੱਲਾਂ ਕਿਵੇਂ ਕਰਨਗੇ, ਗੁਰਦੁਆਰੇ ਵਿੱਚ ਬੋਲੀ ਹੋਈ ਬਦਲ ਜਾਂਦੀ ਬੰਦੇ ਦੀ, ਇੱਕਦਮ ਹੀ ਚੇਂਜ ਨਹੀਂ ਹੋ ਜਾਂਦਾ ਹੁੰਦਾ। ਹੁਣ ਜੇ ਪ੍ਰਸ਼ਾਦਾ ਵਰਤਾਊਗਾ ਉੱਥੇ ਵੀ ਭੇਖ ਜਿਹਾ ਬਣਾ ਕੇ, ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਵਾਹਿਗੁਰੂ ਪ੍ਰਸ਼ਾਦਾ ਜੀ, ਐ ਮਿੱਠਾ ਮਿੱਠਾ ਜਿਹਾ, ਉਦਾਂ ਇਹ ਮਿੱਠਾ ਹੁੰਦਾ ਇਹਨਾਂ ਗੁਰਦੁਆਰੇ ਵਿੱਚ ਬੰਦਾ ਵੈਸੇ ਹੀ ਬਦਲ ਜਾਂਦਾ ਸਾਰਾ ਕੁਝ, ਵੀ ਧਰਮ ਵਾਲਾ ਕੰਮ ਹੈ ਜੀ ਇੱਥੇ ਤੇ ਜੀ ਬਸ ਐਂ ਰੱਖੋ ਸ਼ਾਂਤੀ, ਨਾ ਭਾਈ ਨਾ ਭਾਈ ਐਂ ਐਂ ਜੀ ਪਖੰਡ ਜਿਹਾ, ਉਦਾਂ ਬੰਦਾ ਵੇਖੋ ਕਿੱਦਾਂ ਦਾ, ਜੋ ਓਰੀਜਨਲ ਹੁੰਦਾ ਹੈ ਉਦਾਂ ਤਾਂ ਨਹੀਂ ਦਿਸਦਾ, ਪਰ ਜਿਸ ਜਿੱਦਾਂ ਦਾ ਬੰਦਾ ਹੋਵੇ ਹਰ ਵੇਲੇ ਹਰ ਜਗ੍ਹਾ ਹਰ ਥਾਂ ਉਵੇਂ ਹੀ ਰਵੇ, ਇਹਨੂੰ ਕਹਿੰਦੇ ਜ਼ਿੰਦਗੀ 'ਚ ਸੱਚ ਆ ਗਿਆ। ਖੁਸ਼ਾ ਸਲਾਹ ਸ੍ਰੀ ਵਾਹਿਗੁਰੂ, ਇਹ ਸੱਚ ਆ ਗਿਆ, ਗਲਤੀਆਂ ਕਬੂਲੇ ਮੰਨੇ, ਜਿਵੇਂ ਦਾ ਹੋਵੇ ਬਸ ਉਵੇਂ ਦਾ ਰਵੇ। ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਭੇਖ ਬਣਾ ਲੈਂਦੇ ਹਾਂ ਸਾਡੇ ਤੇ ਨਾ ਵੇਖੇ ਆ ਬੰਦੇ, ਅਜੇ ਅੰਮ੍ਰਿਤ ਛਕ ਕੇ ਆਇਆ, ਹੁਣ ਮੰਨ ਲਓ ਵੀ ਅੰਮ੍ਰਿਤ ਛਕ ਕੇ ਬੰਦਾ ਆਇਆ, ਤੁਸੀਂ ਉਦਾਂ ਹੀ ਉਹਨੂੰ ਪੁੱਛ ਲਓ ਵੀ ਪਹਿਲਾਂ ਤਾਂ ਚੰਗਾ ਭਲਾ ਸਵੇਰੇ ਅੰਮ੍ਰਿਤ ਛਕਣ ਗਿਆ ਸੀ, ਜਦੋਂ ਅੰਦਰ ਵੜਿਆ ਸੀ ਦਰਬਾਰ ਸਾਹਿਬ ਉਦੋਂ ਸਿੱਧਾ ਹੀ ਵੜਿਆ ਸੀ, ਤੇ ਜਦੋਂ ਮੁੜ ਕੇ ਆਇਆ ਵਾਹ, ਫਿਰ ਤੁਸੀਂ ਫਤਿਹ ਹੀ ਬੁਲਾਉਣ ਦਾ ਵੇਖਿਓ ਢੰਗ ਉਹਦਾ, ਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਵੀ ਐਂ ਜੇ ਬੁਲਾਓ ਫਿਰ ਐਂ ਬਹਿ ਜੂ, ਬਸ ਜੀ ਅਸੀਂ ਤੇ ਬਸ ਫਿਰ ਆ ਗਿਆ ਹੁਣ ਤੇ ਮਨ ਚ ਹੁਕਮ ਆ ਗਿਆ ਬਸ ਬਾਜਾਂ ਵਾਲੇ ਦਾ, ਬਸ ਜੀ ਅਸੀਂ ਤੇ ਫਿਰ ਚੜ ਕੇ ਜਾਜੇ ਮਨਾ, ਬੜੇ ਚਿਰ ਤੋਂ ਸੋਚਦੇ ਸੀ ਵੀ ਲੱਗੀਏ ਇਸ ਪਾਸੇ, ਲੈ ਯਾਰ ਹਜੇ ਕੁਛ ਵੀ ਨਹੀਂ ਹੋਇਆ, ਹੁਣੀ ਫੂਕ ਭਰ ਗਈ, ਇਹ ਤੇ ਬੰਦਾ ਹੁਣੀ ਬਦਲ ਗਿਆ, ਸਾਡੀ ਪ੍ਰੋਬਲਮ ਹੈ ਇਹ, ਸਮਝ ਲਿਆ ਆਪਣੇ ਆਪ ਨੂੰ ਵੀ ਯਾਰ ਮੈਂ ਧਰਮੀ ਬਣ ਗਿਆ, ਘੰਟਾ ਕੁ ਵਾਹਿਗੁਰੂ ਵਾਹਿਗੁਰੂ ਧੱਕੇ ਨਾਲ ਕੀਤਾ ਭਾਵੇਂ ਜਿਵੇਂ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰਕੇ ਮੰਨ ਕੇ ਬਹਿ ਜਾਂਦਾ ਬੰਦਾ ਵੀ ਯਾਰ ਅਸੀਂ ਤੇ ਨਾਮ ਜਪਦੇ ਆ, ਆ ਬਾਕੀ ਸਾਰਾ ਟੱਬਰ, ਮੈਂ ਕਹਿੰਦਾ ਪੰਜ ਚਾਰ ਦਿਨ ਉੱਠ ਕੇ ਸਾਰੇ ਟੱਬਰ ਨਾਲ ਸਾਰਾ ਦਿਨ ਲੜੀ ਜਾਂਦਾ, ਹਾਏ ਉੱਠਦੇ ਨਹੀਂ, ਮੈਂ ਇਕੱਲਾ ਹੀ ਉੱਠਿਆ ਫਿਰਦਾ ਸਵੇਰੇ ਹੀ ਗੁੱਸਾ ਚਾੜੀ ਫਿਰਦਾ, ਮੈਂ ਇਕੱਲਾ ਹੀ ਉੱਠ ਕੇ ਬਹਿ ਜਾਂਦਾ ਬਾਕੀ ਟੱਬਰ ਨਹੀਂ ਉੱਠਦਾ, ਇਹ ਸਾਰਾ ਟੱਬਰ ਨਾਮ ਨਹੀਂ ਜਪਦਾ, ਮੈਂ ਇਕੱਲਾ ਹੀ ਨਾਮ ਜਪੀ ਜਾਂਦਾ, ਸਾਡੇ ਸੁਭਾਅ ਹੈ ਨਹੀਂ ਬਈ ਏਦਾਂ ਨਹੀਂ ਪਿਆਰਿਓ, ਅਸਲ ਗੱਲ ਜਿਹੜੀ ਹੈ ਨਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਭੇਖ ਕਾਹਦਾ ਆ ਜਿੱਦਾਂ ਦੇ ਹਾਂ ਬਸ ਠੀਕ ਹੈ ਜਿੱਦਾਂ ਦੇ ਹਾਂ, ਭੇਖੀ ਨਹੀਂ ਬਣਨਾ, ਅੰਮ੍ਰਿਤਧਾਰੀ ਬਣਿਆ ਭੇਖੀ ਬਣਨਾ, ਪਾਠ ਕਰਨਾ ਭੇਖੀ ਬਣਿਆ, ਸੇਵਾ ਕਰਨ ਵਾਸਤੇ ਆਇਆ ਕਿ ਭੇਖ ਕਰਨ ਵਾਸਤੇ ਆਇਆ, ਸੇਵਾ ਕਰ ਭੇਖੀ ਨਾ ਬਣ, ਕੀਰਤਨ ਕਰ ਭੇਖ ਕਰ ਭਾਈ, ਕਥਾ ਕਰ ਭੇਖ ਕਾਹਦਾ ਬਈ, ਸਾਡਾ ਸੁਭਾਅ ਇਦਾਂ ਦਾ ਭੇਖ ਕਰਦੇ ਆ ਅਸੀਂ ਬਹੁਤਾ, ਵੀ ਦੁਨੀਆ ਇਹ ਲੱਗੇ ਵੀ ਬਾਬਾ ਜੀ ਤੇ ਬਾਹਲੇ ਹੀ ਨਾਮ ਚ ਰੱਖੇ ਪਏ ਨੇ, ਮੈਂ ਜਿਵੇਂ ਹੁਣ ਪਰਸੋਂ ਜੁੱਤੇ ਮੈਂ ਦੀਵਾਨ ਚ ਕਿਹਾ ਸੀ ਨਾ ਵੀ ਉਹ ਆਮ ਹੀ ਵੀ ਜਿੱਦਾਂ ਹੁਣ ਇਦਾਂ ਬੋਲੋ ਵਾਹਿਗੁਰੂ ਐ ਆਵਾਜ਼ਾਂ ਕੱਢਣਗੇ ਪਤਾ ਨਹੀਂ ਕਿੱਥੋਂ ਨਿਕਲਦੀ ਹੈ, ਵੀ ਤੂੰ ਸਿੱਧੀ ਗੱਲ ਕਰ ਜਿੱਦਾਂ ਦਾ ਤੂੰ ਹੈ ਉਵੇਂ ਦਾ ਰਹਿ, ਵੀ ਬੰਦਾ ਇਦਾਂ ਕਰਦੇ ਨੀ ਸਾਧ ਸੰਗਤ ਫਿਰ ਪਾਣੀ ਠੰਡਾ ਠਾਰ ਹੋ ਗਿਆ ਬੋਲੋ ਸਤਨਾਮ। ਹੁਣ ਅਗਲਾ ਅੱਗੇ ਬੈਠਾ ਕਹਿੰਦਾ ਯਾਰ ਇਹ ਪਤਾ ਨਹੀਂ ਕਿੱਥੋਂ ਆਵਾਜ਼ ਕੱਢਦਾ, ਢਿੱਡ ਚੋਂ ਆਉਂਦੀ ਪਤਾ ਨਹੀਂ, ਲੋਕਾਂ ਦਾ ਗਲਾ ਬੋਲਦਾ ਤਾਂ ਢਿੱਡ ਬੋਲਦਾ ਨਾਲ, ਹਾਂ ਹੋ ਸਕਦਾ ਕਈਆਂ ਦੇ ਗੋਗੜੇ ਹੀ ਬਹੁਤ ਨੇ ਬੋਲਦੀ ਹੀ ਕੌਣ ਹੋ ਸਕਦਾ, ਤੇ ਏਦਾਂ ਵੀ ਭੇਖ ਕਿਉਂ ਕਰਦੇ ਆ ਅਸੀਂ, ਭੇਖ ਕਿਉਂ ਕਰਦਾ ਬੋਲੋ ਹੁਣ। ਅੱਛਾ ਉਹੀ ਇਹ ਨਹੀਂ ਪਤਾ ਵੀ ਅੰਦਰ ਜਦੋਂ ਜੇ ਕਿਤੇ ਉਹਦੇ ਡੇਰੇ ਜਾ ਕੇ ਵੇਖ ਲਓ ਵੀ ਉਹ ਕਿਤੇ ਕੁਛ ਕੋਈ ਸਿੰਘ ਕੋਈ ਮਾੜੀ ਜਿਹੀ ਗਲਤੀ ਕਰ ਲਿਓ ਉਹਦੇ ਜੁੰਡੇ ਇਦਾਂ ਵਾਲ ਐਂ ਫੜ ਕੇ ਇਦਾਂ ਵਾਲ ਫੜ ਕੇ ਖੜਾ ਹੋਵੇ ਉੱਥੇ ਵਾਲ ਫੜ ਕੇ ਉਹਦੇ ਕੇਸ ਫੜ ਕੇ ਇਦਾਂ ਤੇ ਉਹਨੂੰ ਕੁੱਟਣ ਲੱਗਿਆ ਪਿਆ ਹੋਵੇ ਉਦੋਂ ਫਿਰ ਗਾਲਾਂ ਵੀ ਗੰਦੀਆਂ ਗੰਦੀਆਂ ਕੱਢਦਾ ਹੋਵੇ ਸਪੀਡ ਵੀ ਬੋਲਣ ਦੀ ਬਹੁਤ ਹੋਵੇ ਤੇਜ਼ ਤੇਜ਼ ਪਰ ਸਾਡੇ ਭੇਖ ਬਣ ਗਿਆ ਹਰ ਜਿੱਦਾਂ ਅਸੀਂ ਆਮ ਲੋਕ ਵੀ ਇਦਾਂ ਭੇਖ ਬਣ ਜਾਂਦਾ ਸਾਡਾ ਧਰਮ ਇਸੇ ਤਰ੍ਹਾਂ ਸਾਡਾ ਬੋਲਣਾ ਵੀ ਭੇਖ ਬਣ ਜਾਂਦਾ ਹਰ ਚੀਜ਼ ਹੀ ਭੇਖ ਜਿਹਾ ਬਣ ਗਿਆ ਭੇਖ ਤੇ ਵਿਰੁੱਧ ਹੋਈਏ ਪਖੰਡ ਨਹੀਂ ਚਾਹੀਦਾ ਜੈਨੂਅਨ ਹੋਵੇ ਜੋ ਹੋਵੇ ਅਸਲੀ ਬਣ ਜੋ ਬਣ ਅਸਲੀ ਬਣ ਸਵਾਦ ਬਹੁਤ ਆਉਂਦਾ ਫਿਰ ਜ਼ਿੰਦਗੀ ਜਿਉਣ ਦਾ ਇਸ ਟੌਪਿਕ ਤੇ ਨਾ ਆਪਾਂ ਮੇਰੇ ਯਾਦ ਰਿਹਾ ਕੱਲ ਚੇਤਾ ਰਵੇ ਜ਼ਰੂਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਸ ਟੌਪਿਕ ਤੇ ਆਪਾਂ ਜ਼ਰੂਰ ਗੱਲ ਕਰਾਂਗੇ ਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਐਂਡ 'ਚ ਇਹਨੂੰ ਆਪਾਂ ਖੁੱਲ ਕੇ ਕਰਾਂਗੇ ਇਸ ਟੌਪਿਕ ਤੇ ਅੱਧਾ ਘੰਟਾ ਘੱਟ ਤੋਂ ਘੱਟ ਇਸ ਵਿਸ਼ੇ ਨੂੰ ਇਸ ਵਿਸ਼ੇ ਤੇ ਗੱਲ ਕਰਾਂਗੇ ਜੈਨੂਅਨ ਬੰਦ ਦੀ ਗੱਲ ਕਰੋ ਭੇਖ ਖਤਮ ਕਰਕੇ ਬੜਾ ਖਤਰਨਾਕ ਹੈ ਸਭ ਤੋਂ ਵੱਧ ਬੇੜਾ ਉਦੋਂ ਬਹਿੰਦਾ ਜਦੋਂ ਬੰਦਾ ਭੇਖ ਕਰਦਾ ਕਿਉਂਕਿ ਫਿਰ ਉਦਾਂ ਦਾ ਅਸਲ ਹੁੰਦਾ ਨਹੀਂ ਉਹਨੂੰ ਮੇਨਟੇਨ ਕਰਨ ਲਈ ਭੇਖ ਨੂੰ ਬੰਦੇ ਨੂੰ ਬਹੁਤ ਕੁਝ ਕਰਨਾ ਪੈਂਦਾ ਜਸਟੀਫਾਈ ਕਰਦਾ ਆਪਣੇ ਆਪ ਨੂੰ ਆਪ ਹੀ ਥਾਪੜੇ ਦੇਈ ਜਾਂਦਾ ਆਪਣੇ ਆਪ ਨੂੰ ਆਪ ਹੀ ਇਦਾਂ ਹੀ ਬੰਦਾ ਸੋਚੀ ਜਾਂਦਾ ਵੀ ਬਸ ਉਹ ਚੀਜ਼ ਨੂੰ ਮੇਨਟੇਨ ਰੱਖਣ ਲਈ ਫਿਰ ਸਾਰੀ ਜ਼ਿੰਦਗੀ ਉਹਦੀ ਉਲਝੀ ਰਹਿੰਦੀ ਬਸ ਸੱਚ ਸਾਡੀ ਜ਼ਿੰਦਗੀ 'ਚ ਆਉਣ ਦਾ ਮਤਲਬ ਹੀ ਹੈ ਵੀ ਜਿੱਦਾਂ ਦਾ ਹੈ ਯਾਰ ਉਦਾਂ ਦਾ ਦਿਸ ਉਦਾਂ ਦਾ ਹੋ ਭੇਖ ਖਤਰਨਾਕ ਬੜਾ ਭੇਖ ਕਿਉਂਕਿ ਮੁੜ ਕੇ ਜਿਹੜੀਆਂ ਤੂੰ ਠੰਡੀਆਂ ਠੰਡੀਆਂ ਸਾਹਾਂ ਲੈ ਕੇ ਇਦਾਂ ਗੱਲਾਂ ਤੇ ਕਰ ਲਈਆਂ ਵੀ ਆਪਾਂ ਤੇ ਘੰਟਾ ਉੱਠ ਪੈਂਦੇ ਹਾਂ ਦੋ ਘੰਟੇ ਨਾਮ ਜਪਦੇ ਹਾਂ ਚਾਰ ਘੰਟੇ ਜਪਦੇ ਹਾਂ ਮੁੜ ਕੇ ਜੇ ਜਪਿਆ ਨਾ ਗਿਆ ਫਿਰ ਮੁੜ ਕੇ ਬਹਾਨੇ ਬਣਾਉਂਦਾ ਫਿਰੇਗਾ ਪਤਾ ਹੀ ਨਹੀਂ ਜੀ ਲੱਗਦਾ ਨੀਂਦ ਕਦੋਂ ਆ ਜਾਂਦੀ ਕਦੋਂ ਡਿੱਗ ਪੈਂਦਾ ਜੀ ਮੈਂ ਕੋਸ਼ਿਸ਼ ਤੇ ਬਹੁਤ ਕਰਦਾ ਮੁੜ ਕੇ ਤੇਰੇ ਤੋਂ ਕੋਈ ਸੈੱਟ ਨਹੀਂ ਹੋਣਾ ਅਸਲ ਜੋ ਹੋਵੇ ਵੀ ਪਸੰਦ ਕਰਨਾ ਕਰ ਲਓ ਮੈਂ ਤੇ ਇਦਾਂ ਦਾ ਹੀ ਹਾਂ ਹੁੰਦੇ ਨੇ ਕਈ ਬੰਦੇ ਜੈਨੂਅਨ ਪਿੰਡਾਂ 'ਚ ਪਿੰਡਾਂ 'ਚ ਤੁਸੀਂ ਵੀ ਵੇਖੇ ਹੋਣਗੇ ਵੀ ਜਿੱਦਾਂ ਦਾ ਹਾਂ ਯਾਰ ਮੈਂ ਤੇ ਇਦਾਂ ਦਾ ਹੀ ਅੰਦਰੋਂ ਬਾਹਰੋਂ ਇੱਕੋ ਜਿਹਾ ਮੈਂ ਤੇ ਇਦਾਂ ਹੀ ਹਾਂ ਰੱਖਣਾ ਰੱਖੋ ਨਹੀਂ ਰੱਖਣਾ ਨਾ ਪਸੰਦ ਕਰਨਾ ਕਰ ਲਾ ਨਹੀਂ ਕਰਨਾ ਨਾ ਕਰ ਮੈਂ ਤੇ ਇਦਾਂ ਦਾ ਮੁੜ ਕੇ ਗੱਲਾਂ ਲਾਂਭਾ ਨਹੀਂ ਦਿੰਦਾ ਵੀ ਪਹਿਲਾਂ ਤੇ ਐਂ ਗੱਲਾਂ ਕਰਦਾ ਸੀ ਹੁਣ ਪਹਿਲਾਂ ਤਾਂ ਤੂੰ ਬਹੁਤ ਮਿੱਠਾ ਸੀ ਹੁਣ ਕੀ ਹੋ ਗਿਆ ਤੈਨੂੰ ਬਸ ਜਿੱਦਾਂ ਦਾ ਹੈਗਾ ਬਸ ਇਦਾਂ ਦਾ ਹੀ ਜਿਹੜਾ ਤੈਨੂੰ ਪਸੰਦ ਕਰੇ ਤੇਰੇ ਸੁਭਾਅ ਸਾਰਾ ਕੁਝ ਉਵੇਂ ਤੈਨੂੰ ਵੇਖ ਕੇ ਪਸੰਦ ਵੀ ਠੀਕ ਹੈ ਹੀ ਇਦਾਂ ਭੇਖੀ ਬੰਦਾ ਬਹੁਤ ਔਖਾ ਹੁੰਦਾ ਕਿਉਂਕਿ ਭੇਖ ਸਾਰੀ ਜ਼ਿੰਦਗੀ ਨਹੀਂ ਨਾ ਕੀਤਾ ਜਾ ਸਕਦਾ ਜਿਹੜਾ ਭੇਖ ਹੁੰਦਾ ਹੈ ਬਹੁ ਭੇਖ ਕੀਆ ਦੇਹੀ ਦੁੱਖ ਦੀ ਆ ਸਹੋ ਵੇਜੀਆ ਆਪਣਾ ਸਹਿ ਫਿਰ ਹੁਣ ਭੇਖ ਤੇ ਕਰ ਲਿਆ ਫਿਰ ਸਾਰੀ ਜ਼ਿੰਦਗੀ ਔਖਾ ਹੁੰਦਾ ਰਹਿੰਦਾ ਦੁੱਖ ਦੇਗਾ ਆਪਣੇ ਆਪ ਨੂੰ ਉਹ ਭੇਖ ਸਾਰੀ ਜ਼ਿੰਦਗੀ ਨਹੀਂ ਚੱਲ ਸਕਦਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰੀਏ ਵੀ ਜੈਨੂਅਨ ਬਣੀਏ ਕੱਲ ਇਸ ਟੌਪਿਕ ਤੇ ਗੱਲ ਕਰਾਂਗੇ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਵੇਲੇ ਨਾਲ ਆਉਣ ਦੀ ਖੇਚਲ ਕਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਵੀ ਅੱਜ ਆਪਾਂ 8 ਵਜੇ ਸ਼ੁਰੂ ਕੀਤਾ ਕੱਲ ਆਪਾਂ ਕੋਸ਼ਿਸ਼ ਕਰਾਂਗੇ ਵੀ 7:30 ਵਜੇ ਆ ਜਾਈਏ 7:30 ਸ਼ੁਰੂ ਕਰੀਏ ਤੇ ਕਿਰਪਾ ਕਰਕੇ 7 ਵਜੇ ਜਥਾ ਆ ਜਾਏਗਾ 7 ਵਜੇ 7:30 ਆਪਾਂ ਆ ਜਾਾਂਗੇ ਫਿਰ 10 ਵਜੇ ਤੱਕ ਫਿਰ ਸਮਾਪਤੀ ਹੋ ਸਕਦੀ ਹੈ 10:30 ਤੱਕ ਬਹੁਤ ਜਿੱਦਾਂ ਮੌਸਮ ਅੱਜ ਕੱਲ ਠੀਕ ਹੈ ਬਹੁਤੀ ਜ਼ਿਆਦਾ ਠੰਡ ਵੀ ਨਹੀਂ ਹੋਈ ਵੈਦਰ ਚੰਗਾ ਹੈ ਤੇ ਕਿਰਪਾ ਕਰਕੇ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਪਿੰਡਾਂ 'ਚੋਂ ਜਿੱਥੋਂ ਜਿੱਥੋਂ ਟਰਾਲੀਆਂ ਲੈ ਕੇ ਆਇਓ ਤਕੜੇ ਹੋ ਕੇ ਸੇਵਾ ਕਰੋ ਵੱਧ ਤੋਂ ਵੱਧ ਸੰਗਤ ਨਾਲ ਲੈ ਕੇ ਆਓ ਤੇ ਪਰਸੋਂ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਜਿਹੜੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਜਿਹੜੇ ਬਜ਼ੁਰਗਾਂ ਬੱਚਿਆਂ ਦਾ ਮਨ ਮੰਨੇ ਭਾਈ ਤਿਆਰੀਆਂ ਕਰੋ ਅੰਮ੍ਰਿਤ ਛਕੀਏ ਦਾਖਲਾ ਲਈਏ ਚਿੱਤ ਚਿੱਤ ਚਿੱਤ ਜੋੜੀਏ ਮਾਲਕ ਨਾਲ ਚਿੱਤ ਬਾਹਰ ਦੁੱਖ ਆਉਂਦੇ ਰਹਿਣਗੇ ਇਹ ਇਦਾਂ ਹੀ ਚੱਲਣਾ ਭਾਈ ਪਰ ਮਨ ਹੈ ਨਾ ਜਿਹੜਾ ਇਹ ਅੰਦਰੋਂ ਉਹਦੇ ਨਾਲ ਲੱਗਿਆ ਚਿੱਤ ਲੱਗਿਆ ਮਨ ਜਿਹੜਾ ਹੈ ਸਤਿਗੁਰ ਦੇ ਚਰਨਾਂ ਨਾਲ ਜੁੜਿਆ ਬਾਹਰ ਵਾਲੇ ਦੁੱਖ ਸੁੱਖ ਇਦਾਂ ਹੀ ਚੱਲਦੇ ਰਹਿਣੇ ਬਾਹਰ ਵਾਲੇ ਨਹੀਂ ਖਤਮ ਹੋਣੇ ਇਦਾਂ ਹੀ ਰਹਿੰਦੇ ਸੋ ਚਿੱਤ ਜੋੜਨ ਦੀ ਕੋਸ਼ਿਸ਼ ਕਰੀਏ ਫਿਰ ਵੇਖਿਓ ਜ਼ਿੰਦਗੀ ਕਿੰਨੀ ਸੋਹਣੀ ਬਣ ਜਾਏ ਆਓ ਪਰਮਾਤਮਾ ਮਨ ਦਾ ਵਿਸ਼ਾ ਹੈ ਮਨ ਦਾ ਸੁਰਤ ਦਾ ਵਿਸ਼ਾ ਹੈ ਮਾਈਂਡ ਦਾ ਵਿਸ਼ਾ ਹੈ ਮਾਈਂਡ ਡਿਵੈਲਪ ਹੋਣਾ ਚਾਹੀਦਾ ਬਾਹਰੀ ਸਾਡਾ ਕੌਮੀ ਕਨਸੈਪਟ ਹੈ ਵੀ ਦਾੜੀ ਰੱਖੀ ਕੇਸ ਰੱਖੇ ਆ ਗਾਤਰੇ ਕਿਰਪਾਨਾ ਹੈ ਸਾਡਾ ਕੌਮ ਦਾ ਕਨਸੈਪਟ ਹੈ ਪਰ ਧਰਮ ਦਾ ਵਿਸ਼ਾ ਮਨ ਦਾ ਹੈ ਮਨ ਦਾ ਮਨ ਨਾਲ ਸੰਬੰਧ ਹੈ ਧਰਮ ਦਾ ਮਨ ਬਦਲਣਾ ਚਾਹੀਦਾ ਸੋਚ ਬਦਲਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਇੱਕ ਸੋਚ ਹੈ ਤੇ ਇਹ ਸੋਚ ਸਾਡੀ ਸੋਚ ਬਣ ਗਈ ਸਮਝ ਲਓ ਅਸੀਂ ਗੁਰੂ ਦਾ ਰੂਪ ਬਣ ਗਏ ਇਹ ਸੋਚ ਜਦੋਂ ਸਾਡੀ ਸੋਚ ਬਣ ਗਈ ਗੁਰੂ ਦਾ ਰੂਪ ਬਣ ਗਿਆ ਆਹ ਸੋਚ ਜਦੋਂ ਸਾਡੀ ਬਣ ਗਈ ਪ੍ਰੈਕਟੀਕਲ ਕਰਾਂਗੇ ਜਦੋਂ ਉਦਾਂ ਦੀ ਜ਼ਿੰਦਗੀ ਜਿਉਂ ਕੇ ਵਿਖਾਵਾਂਗੇ ਉੱਥੇ ਪਤਾ ਲੱਗਣਾ ਸੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਬੜੋ ਬੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਬੋਲੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਬੋਲੋ ਬੋਲੋ ਬੋਲੋ ਅੰਮ੍ਰਿਤ ਹਰ ਹਰ ਸੱਸ ਮੇਰੀ ਸੁਣ ਸੁਣ ਹੋਵੇ ਕਰਮ ਗੱਤ ਮੇਰੀ ਇਹਦਾ ਅਰਥ ਹੈ ਸੁਣ ਸੁਣ ਕੇ ਮੇਰਾ ਬ੍ਰੇਨ ਵਿਕਾਸ ਕਰਦਾ ਹੈ ਮਾਈਂਡ ਖੁੱਲਦਾ ਹੈ ਦਿਮਾਗ ਵਿਕਸਿਤ ਹੋ ਰਿਹਾ ਹੈ ਪਰਮ ਗੱਤ ਸਪੀਡ ਵੱਧਦਾ ਹੈ ਦਿਮਾਗ ਮੇਰਾ ਖੁੱਲਦਾ ਹੈ ਪਰਮ ਸੱਤ ਮੇਰੀ ਸੁਣ ਸੁਣ ਹੋਵੇ ਪਰਮ ਸੱਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਬੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਚਲਨ ਬੁਝੀ ਸੀਤਲ ਹੋਏ ਮਨੁਆ ਚਲਨ ਬੁਝੀ ਸੀਤਲ ਹੋਏ ਮਨੁਆ ਚਲਨ ਬੁਝੀ ਸਤਿਗੁਰ ਕਾ ਦਰਸ਼ਨ ਆਏ ਜੀਓ ਸਤਿਗੁਰ ਕਾ ਦਰਸ਼ਨ ਅੰਮ੍ਰਿਤ ਬਾਣੀ ਹਰ ਹਰ ਤੇਰੀ ਪੜੋ ਅੰਮ੍ਰਿਤ ਬਾਣੀ ਹਰ ਹਰ ਹਰ ਤੇ ਸੁਣ ਸੁਣ ਹੋਵੇ ਮਨ ਸੰਗਤ ਮੇ ਪੜੋ ਪੜੋ ਜੀ ਸੁਣ ਸੁਣ ਹੋਵੇ ਮਨ ਸੰਗਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਇੱਕ ਰਸ ਅੰਮ੍ਰਿਤ ਬਾਣੀ ਹਰ ਹਰ ਤੇ ਪੜੋ ਜੀ ਪੜੋ ਹਾਂ ਅੰਮ੍ਰਿਤ ਜੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਪੜੋ ਪੜੋ ਪੜੋ ਹਾਂ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਪੜੋ ਪੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਤੇਰੀ ਸੁਣ ਸੁਣ ਹੋਵੇ ਪਰਮ ਗਤ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇਰੀ ਬੜੋ ਬੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਕੀ ਹਰ ਹਰ ਤੇ ਅੰਮ੍ਰਿਤ ਬਾਣੀ ਹਰ ਹਰ ਤੇ ਸੁਣ ਸੁਣ ਹੋਵੇ ਪਰਮ ਰਤਨੇ ਸੋ ਗੁਰਬਾਣੀ ਸੁਣ ਕੇ ਹੀ ਸਾਡੇ ਦਿਮਾਗ ਦਾ ਵਿਕਾਸ ਹੋਣਾ ਜੇ ਚਾਹੁੰਦੇ ਆ ਵਿਕਾਸ ਕਰਨਾ ਤਾਂ ਹੋਣਾ ਜੇ ਬਿਜ਼ਨਸ ਬਣਾ ਲਿਆ ਧੰਦਾ ਬਣਾ ਲਿਆ ਕਰਮ ਕਾਂਡ ਬਣਾ ਲਿਆ ਫਿਰ ਆਓ ਕੱਲ ਤੇ ਪਰਸੋਂ ਦੋ ਦਿਨ ਵੱਧ ਚੜ ਕੇ ਦਰਸ਼ਨ ਦਿਓ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਪਿਆਰਿਓ ਸਾਢੇ ਸੱਤ ਸ਼ੁਰੂ ਕਰਾਂਗੇ ਕੱਲ ਦਾ ਦੀਵਾਨ ਆਪਾਂ ਇੰਟਰਨੈਟ ਤੇ ਵੀ ਜਿੰਨੇ ਸੁਣਦੇ ਆ ਨੋਟ ਰੱਖਣ ਸਾਢੇ ਸੱਤ ਸੱਤ ਵਜੇ ਜਥਾ ਆਏਗਾ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਹੋਈਆਂ ਭੁੱਲਾਂ ਖਿਮਾ ਕਰਿਓ ਪ੍ਰਬੰਧਕਾਂ ਕੋਲ ਅੰਮ੍ਰਿਤ ਛਕਣ ਲਈ ਜ਼ਰੂਰ ਨਾਮ ਲਿਖਾਓ ਭਾਈ ਜਿਹੜੀ ਸੰਗਤ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਰੱਖ ਲਓ ਅੱਗੇ ਆ ਕੇ ਮੱਥਾ ਟੇਕ ਲਓ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਯਾਰ ਰਾਮ ਕਲੀ ਮੁਹੱਲਾ ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਾਧਾਈਆਂ ਨਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਆਈਆਂ ਦੋ ਤੰਗਾ ਤੋ ਹਰੀ ਕੇ ਰਾਮ ਮਨ ਵਿੱਚ ਵਸਾਇਆ ਮੈਂ ਨਾਮ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਜੀ ਮੇਰੇ ਆਤੋਂ ਸਦਾ ਰਹੋ ਹਰ ਨਾਮ ਹਰ ਨਾਮ ਸੋ ਮਨ ਮੇਰੇ ਤੋ ਸਭ ਸੰਸਾਰ ਦਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗ ਲਸਮ ਰਤਨ ਵਾਦੀ ਸੋ ਕਿਉਂ ਮਨ ਹੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਪਰ ਤਾਂ ਹੈ ਸਭ ਕੁਛ ਹੈ ਜਿਸ ਤੇ ਹੈ ਸੁਭਾਵ ਦੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਪੈ ਮਨ ਵਸਿਆ ਵਾਦੀ ਸ਼ਬਦ ਕਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚ ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਬਰਬਾਦ ਹਰ ਸਾਹ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰੂ ਵਿਖਾ ਜਿਸ ਦੀ ਆਏ ਬਣਿਆ ਕੀ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਤੇ ਆਰੋ ਸੰਤ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਹਰ ਸਮਾਜ ਹਰ ਸਮਾਜ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਜ ਰੂਪ ਵਸ ਕੀਤੇ ਕਾਨ ਕੰਠ ਕੁਮਾਰਿਆ ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਾਰ ਕੇ ਲਾਜੇ ਕਹਿ ਨਾਨਕ ਤੈ ਸੁਣੋ ਹਰ ਕਰਿਆ ਹਰ ਵਾਜੇ ਅਨੰਦ ਸੁਣੋ ਮਨ ਸਾਖੀ ਹੋ ਸਗਲ ਮਨੋਰਥ ਪੂਰੇ ਚਰਨ ਲਾਗੇ ਵਾਜੇ ਅਨਹਦੂਰ ਅਮਨ ਗੁਰ ਪਾਣੀ ਪਿਤਾ ਮਾਤਾ ਸੰਤ ਮਹਾਤਮਾ ਸਗਲ ਅਗਿਆਈਆਂ ਪੁਰਿਆਈਆਂ ਵਾਜੇ ਧਰਮ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ परमेश्वर बनत बनाई फिर डोलत कतहु नाही आगे सुख मेरे मीता पाछे आनंद प्रभ कीता परमेश्वर बनत बनाई फिर डोलत कतहु नाही साचे साहेब स्यो मानो माने हर सर्व निरंतर जाने रहाओ सब जी तेरे दयाला अपने भगत कर है प्रतपाला अचरज तेरी बने आई नित नानक नाम ते आई सब जी तेरे दयाला अपने भगत कर है प्रतपाला अचरज तेरी वंडियाई नित नानक नाम ते आई वाहे गुरु जी का खालसा वाहे गुरु जी की फतेह।